ਸਾਹਿਬ ਜੀਓ ਗੁਰ ਕੋ ਜਾਏ ਬੰਦਨਾ ਕੀਨਸ ਪ੍ਰਿਸ਼ਟ ਫੇਰ ਬੈਠੇ ਚਿਤ ਚੀਨਸ ਅਜਮਤ ਕਰੀ ਦਿਖਾਵਨ ਜਾਨੇ ਨਹਿ ਨੀਕੀ ਸ੍ਰੀ ਅੰਗਦ ਮਾਨੇ ਗੁਰ ਕੋ ਜਾਏ ਬੰਦਨਾ ਕੀਨਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਦੂਸਰੇ ਪਾਤਸ਼ਾਹ ਧੰਨ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ, ਇਹਨਾਂ ਦਾ ਪਾਵਨ ਪਿੱਤਰ ਇਤਿਹਾਸ ਸਰਵਣ ਕਰਕੇ ਲਾਹਾ ਲੈ ਰਹੇ ਹਾਂ। ਅੱਜ ਵੀ ਇਤਿਹਾਸ ਵਿੱਚ ਆ ਰਿਹਾ ਅਗਲਾ ਪ੍ਰਸੰਗ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਸੰਗਤ ਰੂਪ ਵਿੱਚ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਡੰਬੀ ਪਖੰਡੀ ਈਰਖਾਲੂ ਤਪੇ ਦਾ ਪ੍ਰਸੰਗ ਸੁਣਿਆ ਸੀ, ਜਿਸ ਨੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਈਰਖਾ ਕਰਕੇ ਅਤੇ ਆਪ ਜੀ ਨੂੰ ਮਰਵਾਹੇ ਗੋਦ ਦੇ ਜ਼ਿਮੀਂਦਾਰਾਂ ਰਾਹੀਂ ਸ਼੍ਰੀ ਖਡੂਰ ਸਾਹਿਬ ਤੋਂ ਬਾਹਰ ਕਢਵਾ ਦਿੱਤਾ ਸੀ। ਸਤਿਗੁਰੂ ਵਿੱਚ ਦੋਸ਼ ਆਰੋਪਿਆ ਸੀ, ਇਹਨਾਂ ਦੇ ਇੱਥੇ ਰਹਿਣ ਕਰਕੇ ਬਾਰਿਸ਼ ਨਹੀਂ ਪੈਂਦੀ ਹੈ। ਇਹ ਲੋਕ ਹੋਏ ਸਨ, ਕਿਸੇ ਨੇ ਸੋਚਿਆ ਨਹੀਂ, ਵਿਚਾਰਿਆ ਨਹੀਂ, ਨੌ ਦਸ ਇਕੱਠੇ ਮੂਰਖ ਹੋਏ। ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਲੇ ਗਏ, ਕਹਿੰਦੇ ਨਿਕਲ ਜਾਓ ਸਾਡੇ ਨਗਰ ਵਿੱਚੋਂ, ਤੁਹਾਡੇ ਰਹਿਣ ਕਰਕੇ ਇੱਥੇ ਸੋਕਾ ਪਿਆ, ਬਾਰਿਸ਼ ਨਹੀਂ ਹੋ ਰਹੀ ਹੈ। ਭਾਵੇਂ ਗੁਰੂ ਮਹਾਰਾਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਸਾਡਾ ਇੱਥੇ ਨਿਵਾਸ ਅੱਜ ਦਾ ਥੋੜ੍ਹਾ ਕਈ ਸਾਲਾਂ ਦਾ ਹੈ, ਪਹਿਲਾਂ ਬਾਰਿਸ਼ ਹੁੰਦੀ ਰਹੀ ਹੈ। ਜੀਵ ਦੇ ਕਰਮਾਂ ਅਨੁਸਾਰ ਦੁੱਖ ਅਤੇ ਸੁੱਖ ਹਾਸਲ ਹੁੰਦਾ ਹੈ। ਜਦੋਂ ਜੀਵ ਕੋਈ ਮੰਦ ਕਰਮ ਕਰਦਾ ਉਹਦਾ ਫਲ ਨੂੰ ਦੁੱਖ ਮਿਲ ਜਾਂਦਾ ਹੈ, ਜਦੋਂ ਚੰਗਾ ਸ਼ੁਭ ਕਰਮ ਕਰਦਾ ਉਹਦੇ ਪਰਮੇਸ਼ੁਰ ਵੱਲੋਂ ਉਹਨੂੰ ਸੁੱਖ ਹਾਸਲ ਹੋ ਜਾਂਦਾ ਹੈ। ਜੀਵ ਕਰਮ ਆਪੇ ਕਰੇ ਆਪੇ ਫਲ ਤੈ ਭੁਗਤ, ਜਿਵੇਂ ਸਾਰ ਕਿਤਾਬ ਲਈ ਵੀ ਜੀਵ ਆਪੇ ਚੰਗੇ ਮਨ ਦੇ ਕਰਮ ਕਰਦਾ ਆਪੇ ਹੀ ਉਹਦਾ ਫਲ ਭੁਗਤ ਹੈ। ਜਿਵੇਂ ਅਵਸ਼ ਵੇ ਭੂਤਿਅੰਗ ਭੂਤਮਨਾ ਕੀ, ਅਤੇ ਜਿਹੜਾ ਆਪਣਾ ਇਹ ਚੰਗਾ ਮਨ ਦਾ ਕਰਮ ਹੈ ਇਹ ਅਵਸ਼ ਜ਼ਰੂਰ ਹੀ ਇਸ ਨੂੰ ਭੋਗਿਓ ਭੁਗਤਿਓ, ਕਹਿੰਦੇ ਭੋਗਣਾ ਪੈਂਦਾ ਹੈ। ਭੁਗਤਿਓ ਨਾ ਕੀ ਅਤੇ ਭੋਗੇ ਬਗੈਰ ਇਹ ਕਹਿੰਦੇ ਖੀਓ ਅਤੇ ਨਾਸ ਨਹੀਂ ਹੁੰਦਾ ਹੈ। ਇਸ ਕਰਕੇ ਹਰ ਇੱਕ ਜੀਵ ਦੇ ਕਰਮ ਅਨੁਸਾਰ ਦੁੱਖ ਸੁੱਖ ਦੇਣ ਵਾਲਾ ਪਰਮੇਸ਼ੁਰ ਹੈ। ਜਦੋਂ ਫਲ ਭੁਗਤ ਜਾਂਦਾ ਦੁੱਖ ਨਾਸ ਹੋ ਜਾਂਦਾ ਹੈ, ਜਦੋਂ ਸਭ ਕਰਮ ਆਉਂਦਾ ਇਹਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਹੋ ਜਿਹੇ ਮੂਰਖ ਜਿਵੇਂ ਉਹ ਸੰਧਿਆਈ ਅਤੇ ਪਾਣੀ ਦੀ ਬੂੰਦ ਨਹੀਂ ਅਸਰ ਕਰਦੀ ਹੈ, ਵੈਸੇ ਹੀ ਇਹਨਾਂ 'ਤੇ ਕੋਈ ਗਿਆਨ ਦਾ ਅਸਰ ਨਹੀਂ ਹੋਇਆ। ਕਹਿੰਦੇ ਜੀ ਇਹ ਗਿਆਨ ਤੁਸੀਂ ਹੋਰ ਨਾ ਦਿਓ, ਸਾਡੇ ਨਿਗਰੋਂ ਬਸ ਨਿਕਲੋ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਵੀ ਜੇ ਸਾਡੇ ਕਰਕੇ ਤੁਹਾਨੂੰ ਕੋਈ ਦੁੱਖ ਹੁੰਦਾ ਤਾਂ ਸਾਨੂੰ ਕੀ ਹੈ, ਮੰਜਾ ਚੁੱਕ ਕੇ ਸਾਡਾ ਬਾਹਰ ਜਿੱਥੇ ਜੀ ਕਰਦਾ ਚਲੇ ਜਾਂਦੇ ਹਾਂ, ਜਿੱਥੇ ਖਾਨ ਆਜ਼ਾਦੀ ਦੀ ਚਿੜੀ ਜਾਂ ਢਾਬ ਵੱਜਦੀ ਸੀ, ਕਿਸੇ ਨੇ ਢਾਬ ਲਿਖੇ ਹੈ, ਕਿਸੇ ਨੇ ਚਿੜੀ ਲਿਖਿਆ ਹੈ। ਇਹ ਹੁਣ ਅਸੀਂ ਉਂਝ ਦੇਖੀਏ ਤੇ ਉਹ ਨੀਵਾਂ ਜਾਂ ਥਾਂ ਹੈ ਛਾਪਰੀ ਸਾਹਿਬ ਗੁਰਦੁਆਰੇ ਵਾਲਾ, ਇੱਥੋਂ ਪ੍ਰਤੀਤ ਹੁੰਦਾ ਵੀ ਉਹ ਢਾਬ ਹੀ ਸੀ, ਕਿਉਂਕਿ ਚਿੜੀ ਤਾਂ ਹੁਣ ਉੱਥੇ ਹੈ ਨਹੀਂ ਹੈ। ਇਰਦ ਗਿਰਦ ਸਾਰੇ ਖੇਤ ਹੀ ਹਰੇ ਭਰੇ ਦਿਸਦੇ ਹੈ ਅਤੇ ਨੀਵਾਂ ਉਹ ਥਾਂ ਹੋਣ ਕਰਕੇ ਅਨੁਮਾਨ ਤੋਂ ਸਹਿਜੇ ਉਹ ਪ੍ਰਤੱਖ ਪ੍ਰਮਾਣ ਮਿਲਦਾ ਹੈ ਉਹ ਉੱਥੇ ਢਾਹ ਵੀ ਹੈ ਸੀ। ਉਹ ਇੱਥੇ ਗੁਰੂ ਮਹਾਰਾਜ ਕਿਉਂਕਿ ਜਲ ਆਦਿਕ ਦੀ ਜਿਹੜੀ ਸਹੂਲਤ ਹੈ ਉਹ ਢਾਬ 'ਤੇ ਹੋ ਸਕਦੀ ਹੈ। ਹੁਣ ਬੀਆਬਾਨ ਝਿੜੀ ਵਿੱਚ ਤਾਂ ਪਾਣੀ ਦੀ ਬਹੁਤ ਉਕਿਆਈ ਹੋ ਜਾਂਦੀ ਹੈ ਜਿਸ ਕਰਕੇ ਜੇ ਗੁਰਮਤਿ ਨੂੰ ਸਾਹਮਣੇ ਰੱਖੀਏ ਵੀ ਗੁਰੂ ਕੇ ਲੰਗਰ ਵੀ ਜਲ ਚਾਹੀਦਾ ਹੈ, ਬਾਕੀ ਵੀ ਇਸ਼ਨਾਨ ਆਦਿਕ ਦੀ ਕਿਰਿਆ ਲਈ ਜਲ ਸਭ ਤੋਂ ਪਹਿਲੇ ਹੈ। ਪਾਣੀ ਪਹਿਲਾ ਪਾਣੀ ਜੀਓ ਹੈ ਅਤੇ ਉਂਝ ਵੀ ਜਿੰਨੇ ਗੁਰੂ ਕੇ ਇਤਿਹਾਸ ਅਸਥਾਨ ਹਨ ਬਣੇ ਹੋਏ ਜ਼ਿਆਦਾਤਰ ਜਿੱਥੇ ਜਲ ਦੀ ਸਹੂਲਤ ਸੀ ਉੱਥੇ ਨੇ, ਨੀਵੇਂ ਥਾਵਾਂ ਵਿੱਚ ਹੀ ਉੱਚੇ ਥਾਂ ਵਿੱਚ ਘੱਟ ਹੀ ਕੋਈ ਅਸਥਾਨ ਸਤਿਗੁਰੂ ਸਾਹਿਬ ਜੀ ਦਾ ਹੈ ਕਿਉਂਕਿ ਉਸ ਵੇਲੇ ਪਾਣੀ ਦੀ ਘਾਟ ਹਰ ਥਾਂ ਹੀ ਹੈ ਸੀ। ਇਸ ਕਰਕੇ ਠਾਪ 'ਤੇ ਜਲ ਹੈ ਇੱਥੇ ਮੰਗਣ ਲੱਗ ਗਏ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਦਰਾਰ ਕਰਕੇ ਸ਼ਾਮ ਨੂੰ ਗੋਇੰਦਵਾਲ ਸਾਹਿਬ ਚਲਿਆ ਜਾਂਦੇ ਸਨ। ਜਦੋਂ ਵਾਪਸ ਅਗਲੇ ਦਿਨ ਆਏ ਦੇਖਿਆ ਗੁਰੂ ਮਹਾਰਾਜ ਅਤੇ ਹੋਰ ਕੋਈ ਸਿੱਖ ਸੇਵਕ ਨਹੀਂ ਹੈ, ਕਿਸੇ ਤੋਂ ਪੁੱਛ ਪੜਤਾਲ ਕੀਤੀ। ਉਹ ਕਹਿਣ ਲੱਗਾ ਇਹ ਤਾਪੀ ਪਾਪੀ ਦੁਸ਼ਟ ਤਪੇ ਦੀ ਕਰਤੂਤ ਹੈ। ਉਹਨੇ ਗੁਰੂ ਦੇ ਉੱਕੇ ਦੋਸ਼ ਜਿਵੇਂ ਵੜ ਦਿੱਤਾ ਵੀ ਇਹਨਾਂ ਦੇ ਰਹਿਣ ਕਰਕੇ ਬਾਰਿਸ਼ ਨਹੀਂ ਹੁੰਦੀ ਹੈ, ਗੁਰੂ ਮਹਾਰਾਜ ਨੇ ਲੋਕਾਂ ਦੇ ਕਹਿਣ ਕਰਕੇ ਬਾਹਰ ਨਿਵਾਸ ਕੀਤਾ ਹੈ। ਉਸ ਵੇਲੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਦਰ ਜਿਹੜਾ ਉਹ ਕ੍ਰੋਧ ਰਸ ਹੈ ਉਹ ਭਰਪੂਰ ਹੋਇਆ, ਗੁੱਸੇ ਵਾਲਾ ਬਲਬਲਾ ਆ ਗਿਆ ਹੈ, ਗੁੱਸਾ ਭਰ ਗਿਆ ਵੀ ਸਮਰੱਥ ਗੁਰੂ ਨੂੰ ਐਸਾ ਕਰਿਆ, ਬੇਅਦਬੀ ਕੀਤੀ ਹੈ, ਇਹਦਾ ਕੀਤੀ ਦਾ ਫਲ ਇਹ ਦੁਸ਼ਟ ਨੂੰ ਮਿਲ ਹੀ ਜਾਣਾ ਚਾਹੀਦਾ ਹੈ। ਫਿਰ ਜਿੱਥੇ ਸੱਤ 'ਚ ਬੈਠੇ ਸੀ ਲੋਕ ਉਹਨਾਂ ਕੋਲ ਚਲੇ ਗਏ, ਕਹਿੰਦੇ ਵੀ ਗੁਰੂ ਮਹਾਰਾਜ ਨੂੰ ਤਾਂ ਤੁਸੀਂ ਬਾਹਰ ਕੱਢੇ ਆਏ ਹੋ, ਹੁਣ ਬਾਰਿਸ਼ ਪੈ ਗਈ। ਕਹਿੰਦੇ ਜੀ ਬਾਰਿਸ਼ ਤਾਂ ਕੋਈ ਨਹੀਂ ਹੈ। ਕਹਿਣ ਲੱਗੇ ਤਾਂ ਗੁਰੂ ਕੇ ਸਿੱਖ ਸੇਵਕ ਹੀ ਸਮਰੱਥ ਹੈ, ਗੁਰੂ ਤਾਂ ਆਪ ਸਮਰੱਥ ਹੀ ਸੀ, ਉਹਨੂੰ ਕਹੋ ਵੀ ਬਾਰਿਸ਼ ਪੂ ਆਏ ਦੇ, ਉਹ ਨਹੀਂ ਪਾ ਸਕਦਾ ਉਸੇ ਹੁਣੇ ਬਾਰਿਸ਼ ਪੂਨੀ। ਉੱਠੇ ਨੇ, ਕਹਿਣ ਲੱਗੇ ਨੇ ਐਤਪਾ ਗੁਰੂ ਜੀ, ਅਸੀਂ ਗੁਰੂ ਅੰਗਦ ਸਾਹਿਬ ਜੀ ਨੂੰ ਤਾਂ ਤੁਹਾਡੇ ਕਹੇ ਅਨੁਸਾਰ ਬਾਹਰ ਕੱਢੇ ਆਏ, ਹੁਣ ਬਾਰਿਸ਼ ਪੂ ਆਓ। ਇਹ ਬੜੇ ਔਖਾ ਜਿਹਾ ਹੋ ਕੇ ਬੋਲਿਆ, ਗੁੱਸੇ ਜੇ ਹੋ ਕੇ, ਕਹਿੰਦਾ ਮੇਰਾ ਕੋਈ ਬਾਰਿਸ਼ ਮੁੱਠੀ ਵੀ ਥੋੜ੍ਹੋ ਰੱਖੀ ਹੈ, ਕੋਈ ਯਤਨ ਕਰੂੰਗਾ, ਮੰਤਰ ਜੰਤਰ ਪੜੂੰਗਾ, ਫਿਰ ਬਾਰਿਸ਼ ਹੋਊਗੀ। ਲੋਕ ਆ ਕੇ ਕਹਿਣ ਲੱਗੇ ਜੀ ਹੁਣ ਤਾਂ ਔਖਾ ਜਿਹਾ ਬੋਲਦਾ ਹੈ। ਮਹਾਰਾਜ ਕਹਿੰਦੇ ਵੀ ਜੇ ਛੇਤੀ ਬਾਰਿਸ਼ ਪਾਉਣੀ ਤਾਂ ਫਿਰ ਇਉਂ ਕਰ ਲਓ, ਦਿਲ ਥੋੜ੍ਹਾ ਰਹਿੰਦਾ ਹੈ, ਆਪਣੇ ਤਪੇ ਗੁਰੂ ਨੂੰ ਆਪਣੇ ਖੇਤਾਂ ਵਿੱਚ ਲੈ ਜਾਓ, ਜਿੱਥੇ ਜਿੱਥੇ ਜਾਏਗਾ ਉੱਥੇ ਉੱਥੇ ਖੇਤ ਵਿੱਚ ਮੋਹਲੇ ਧਾਰ ਹੋ ਜਾਏਗੀ, ਬਾਰਿਸ਼ ਹੋ ਜਾਏਗੀ। ਆਹ ਸੁਣ ਕੇ ਲੋਕਾਂ ਦੇ ਮਨ ਵਿੱਚ ਚਾਅ ਚੜਿਆ ਹੈ, ਗਏ ਹੈ ਪਹਿਲਾਂ ਵੀ ਸ਼ਾਮ, ਚਲੋ ਨਿਮਰਤਾ ਨਾਲ ਹੀ ਇਹਨੂੰ ਬਾਹਰ ਕੱਢ ਲਈਏ ਵੀ ਤੁਪਾ ਗੁਰੂ ਜੀ ਤੁਸੀਂ ਖੇਤਾਂ ਵੱਲੋਂ ਚਿੱਲੋ, ਜਿਸ ਕਰਕੇ ਬਾਰਿਸ਼ ਬਰਸ ਜਾਏ, ਪਰ ਉਹ ਨਿਕਲਦਾ ਨਹੀਂ। ਅਖੀਰੀ ਫਿਰ ਜ਼ਬਰਦਸਤੀ ਕਰ ਲਈ, ਖਿੱਚ ਧੂਪ ਜੀ ਕੀਤੀ, ਬਾਹਰ ਲੈ ਆਏ, ਜਿਸ ਖੇਤ ਵਿੱਚ ਖੜਾ ਉੱਥੇ ਮੋਹਲੇ ਧਾਰ ਬਾਰਿਸ਼ ਕੀਤੀ, ਦੂਜੇ ਵਿੱਚ ਗਿਆ ਉੱਥੇ ਬਾਰਿਸ਼ ਪੈ ਗਈ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਚੇਤੇ ਆ ਗਿਆ ਹੈ, ਜੋ ਕਹਿੰਦੇ ਦਿਨ ਥੋੜ੍ਹਾ ਰਹਿ ਗਿਆ, ਸੂਰਜ ਛਿਪਦੇ ਤੋਂ ਪਹਿਲਾਂ ਪਹਿਲਾਂ ਜਿੱਥੇ ਜਾਊਗਾ ਉੱਥੇ ਬਾਰਿਸ਼ ਹੋਊਗੀ, ਕਿਉਂ ਤਾਂ ਬਾਰਿਸ਼ ਨਹੀਂ ਸਾਰੇ ਹੋ ਸਕਣੀ, ਸਾਰੇ ਖੇਤ ਨਹੀਂ ਭਰ ਸਕਣੇ ਹਨ। ਉਹ ਜਿਹੜੇ ਕੋਈ ਤਕੜੇ ਸੀ ਉਹ ਫਿਰ ਜ਼ਬਰਦਸਤੀ ਕਰਦੇ ਵੀ ਸਾਡੇ ਖੇਤ ਜ਼ਿਆਦਾ ਹੈ, ਇਹ ਰਹਿ ਜਾਣੇ ਹੈ, ਦਿਨ ਛਿਪਦਾ ਜਾਂਦਾ ਹੈ। ਉਹ ਦੂਜੇ ਉੱਧਰ ਨੂੰ ਧੱਕਦੇ ਖਿੱਚਦੇ ਵੀ ਅਸੀਂ ਰਜਾਣਾ ਇਹਨਾਂ ਨੂੰ। ਸਾਹਿਬ ਜੀ ਚਲੇ ਗਏ, ਕਹਿਣ ਲੱਗੇ ਵੀ ਜਿੱਥੇ ਜਿੱਥੇ ਵੀ ਇਹਦਾ ਅੰਗ ਪ੍ਰਤੰਗ ਚਲੇ ਜਾਏਗਾ ਉੱਥੇ ਵੀ ਬਾਰਿਸ਼ ਹੋ ਜਾਏਗੀ। ਫਿਰ ਮਰ ਮੁੱਕ ਗਿਆ, ਪਹਿਲਾਂ ਤਾਂ ਸੁਹਾਗੇ ਮਗਰ ਪਾ ਕੇ ਘੜੀ ਸਿਆ, ਜਦੋਂ ਹੀ ਫਿਰ ਵੀ ਦੇਖਿਆ ਵੀ ਨਹੀਂ ਅਜੇ ਵੀ ਰਹਿ ਜਾਣਗੇ, ਫਿਰ ਇੱਕ ਦੇ ਮਰੇ ਨਾਲ ਸਾਰਾ ਪਿੰਡ ਜੀ ਉੱਠੇ, ਕਿਸੇ ਨੇ ਲੱਤ ਫੜ ਲਈ, ਕਿਸੇ ਨੇ ਉਂਗਲ ਤੋੜ ਲਈ, ਕਿਸੇ ਨੇ ਚੀਚੀ, ਜਿਹੜਾ ਕੁਝ ਆਇਆ ਵਾ ਤੋੜ ਤੂੜ ਕੇ ਚੱਲਦਾ ਬਣਿਆ। ਆ ਜਿੱਥੇ ਕਿੱਥੇ ਰੰਗ ਪ੍ਰਤੰਗ ਚਲਿਆ ਗਿਆ ਉੱਥੇ ਉੱਥੇ ਫਿਰ ਸਾਰੇ ਲਗਾਤਾਰ ਮੋਹਲੇ ਧਾਰ ਬਾਰਿਸ਼ ਪਈ ਹੈ, ਥਲਦੇ ਥਾਂ ਜਲ ਹੀ ਜਲ ਹੋ ਗਿਆ ਹੈ। ਸਾਰੇ ਲੋਕ ਖੁਸ਼ ਹੋ ਗਏ, ਕਹਿੰਦੇ ਵੀ ਆਪਾਂ ਗੁਰੂ ਅੰਗਦ ਸਾਹਿਬ ਦੀ ਬੜੀ ਭਾਰੀ ਬੇਅਦਬੀ ਕਰਵੀ ਸੀ, ਇਹ ਤਾਂ ਸੇਵਕਾਂ ਨੇ ਸਾਰਾ ਕੁਛ ਕਰਾ ਦਿੱਤਾ, ਗੁਰੂ ਦਾ ਸਮਰੱਥ ਸੀ, ਆਪਾਂ ਉਹਦੇ ਮਗਰ ਲੱਗ ਕੇ ਟੁੰਬੀ ਪਖੰਡੀ ਦੇ ਬੜਾ ਗੁਨਾਹ ਕਰ ਬੈਠੇ ਹਾਂ, ਸਵੇਰੇ ਜਾਓ ਵੀ ਲੈ ਕੇ ਆਓ ਸਤਿਗੁਰੂ ਨੂੰ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਕੀਤੀ ਦਾ ਫਲ ਭੁਗਤਾ ਕੇ ਬੜੀ ਪ੍ਰਸੰਨਤਾ ਸਹਿਤ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਿੱਥੇ ਉਹ ਛਾਪਰੀ ਸਾਹਿਬ ਗੁਰਦੁਆਰਾ ਸਭਾਏ ਮਨ ਇੱਥੇ ਗਏ ਅਤੇ ਜਾ ਕੇ ਨਮਸਕਾਰ ਕੀਤੀ ਹੈ, ਤਾਂ ਗੁਰੂ ਅੰਗਦ ਸਾਹਿਬ ਜੀ ਆਪਣੇ ਵੱਲੋਂ ਜੋ ਗੁਰੂ ਨਾਨਕ ਸਾਹਿਬ ਦਾ ਸਾਰ ਸਿਧਾਂਤ ਦਰਸਾਉਣ ਵਾਸਤੇ ਵੀ ਤਾਣ ਹੁੰਦੇ ਹੋਏ ਨਿਤਾਣਾ ਮਾਣ ਹੁੰਦੇ ਹੋਏ ਨਿਮਾਣਾ ਵਾਲੀ ਜਿਹੜੀ ਗੁਰਮਤਿ ਦੀ ਵਿਚਾਰ ਹੈ ਉਹ ਦਰੜਾਉਣ ਲਈ ਜਿਵੇਂ ਆਪ ਜੀ ਨੇ ਸਿੱਖਿਆ ਦਾ ਇਹ ਵਚਨ ਕਹੇ ਸਨ, ਉਹ ਜਿਵੇਂ ਵੀ ਇਤਿਹਾਸ ਵਿੱਚ ਆ ਕੇ ਸੁਣੇ, ਆ ਰਹੇ ਮਨ ਚਿਤ ਲਾ ਕੇ ਸੁਣੀਏ ਜੀ। ਗੁਰ ਕੋ ਜਾਏ ਬੰਦਨਾ ਕੀਨਸ, ਤਪੇ ਨੂੰ ਕੀਤੀ ਦਾ ਫਲ ਭੁਗਤਾ ਕੇ ਬਿਲਕੁਲ ਖਤਮ ਕਰਵਾ ਕੇ ਤੇ ਖੋਲੇ ਤਾਰ ਬਾਰਿਸ਼ ਪੁਆ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਜਾ ਨਮਸਕਾਰ ਕੀਤੀ। ਪ੍ਰਿਸ਼ਟ ਫੇਰ ਬੈਠੇ ਚਿਤ ਚੀਨਸ, ਇੱਧਰ ਗੁਰੂ ਅੰਗਦ ਸਾਹਿਬ ਜੀ ਅੰਤਰ ਜਾਮੀ ਹੈ, ਚਿਤ ਵਿੱਚ ਸਾਰੀ ਗੱਲ ਜਾਣ ਕੇ ਵੀ ਇਹ ਤਪੇ ਨੂੰ ਮਰਵਾ ਕੇ ਆਏ, ਆਪਣੀ ਸ਼ਕਤੀ ਨਾਲ ਬਾਰਿਸ਼ ਪੁਆ ਕੇ ਆਏ, ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਜੋ ਸਾਰੀ ਗੱਲ ਚਿਤਵੇ ਜਾਣ ਕੇ ਪਿੱਠ ਫੇਰ ਬਹਿ ਕੇ ਬਹਿ ਗਏ ਹਨ। ਅਜਮਤ ਕਰੀ ਦਿਖਾਵਨ ਜਾਨੀ, ਸਤਿਗੁਰੂ ਨੇ ਜਾਣ ਲਿਆ ਵੀ ਇਹਨਾਂ ਨੇ ਆਪਣੀ ਸ਼ਕਤੀ ਦਿਖਾਣਾ ਕੀਤੀ ਹੈ। ਨਹਿ ਨੀਕੀ ਸ੍ਰੀ ਅੰਗਦ ਮਾਨੀ, ਇਸ ਕਰਕੇ ਇਸ ਗੱਲ ਨੂੰ ਗੁਰੂ ਅੰਗਦ ਸਾਹਿਬ ਨੇ ਚੰਗਾ ਕਰਕੇ ਨਹੀਂ ਮੰਨਿਆ ਹੈ। ਸਿੱਛਾ ਅਜਰ ਜਰਨ ਕੀ ਦੇਣ, ਆਪਣੇ ਵੱਲੋਂ ਵੀ ਅਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ ਹੈ, ਜੇ ਕੋਈ ਤਾਕਤ ਆ ਜਾਏ ਲੋਕਾਂ ਨੂੰ ਨਹੀਂ ਫਟਾਫਟ ਦਿਖਾਉਣ ਲੱਗ ਪੈਣੀ ਇਹ ਸਿੱਖਿਆ ਦੇਣ ਵਾਸਤੇ। ਸਿੱਖ ਔਰ ਸਮਤਾ ਨਿਜ ਕਰ ਲੈਣ, ਇਸ ਤਰ੍ਹਾਂ ਜਿਹੜਾ ਇਹ ਸਿੱਖ ਹੈ ਅਮਰਦਾਸ ਸਾਹਿਬ ਇਹਦੇ ਹਿਰਦੇ ਵਿੱਚ ਵੀ ਸਮਾਨ ਦ੍ਰਿਸ਼ਟੀ ਆ ਜਾਏ, ਸਮਾਨਤਾ ਹੋ ਜਾਏ, ਆਪਣੇ ਸਮਾਨ ਕਰਨ ਵਾਸਤੇ ਆਪਣੇ ਬਰਾਬਰ ਬਣਾਉਣ ਵਾਸਤੇ। ਪ੍ਰਿਸ਼ਟ ਦਏ ਬੈਠੇ ਗੁਰ ਸਵਾਮੀ, ਗੁਰੂ ਸਵਾਮੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਿੱਠ ਦੇ ਕੇ ਬੈਠ ਗਏ, ਪਿੱਠ ਫੇਰ ਕੇ ਬਹਿ ਗਏ। ਸਰਬ ਬਾਰਤਾ ਅੰਤਰ ਜਾਮੀ, ਸਾਰੀ ਗਵਰਤਾ ਨੂੰ ਜਾਣਨ ਵਾਲੇ ਅੰਤਰ ਜਾਮੀ ਸਤਿਗੁਰੂ ਜੀ। ਇੱਕ ਸ੍ਰੀ ਅਮਰ ਦੁਤੀਏ ਦਿਸ਼ ਗਏ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੂੰ ਵੇਖ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਫਿਰ ਜਿੱਧਰ ਆਪ ਜੀ ਦਾ ਮੁਖ ਸੀ ਦੂਸਰੀ ਤਰਫ ਨੂੰ ਚਲੇ ਗਏ। ਨਮਰ ਬ੍ਰਿੰਦ ਕਰ ਸਥਿਤ ਪਾਇਓ, ਬਹੁਤ ਨਿਮਰਤਾ ਨਾਲ ਹੱਥ ਜੋੜ ਕੇ ਸਥਿਤ ਹੋਏ ਹਨ, ਖੜਿਆ ਹੋਏ ਨੇ। ਲੱਜਾ ਕਰ ਸੋ ਨਿਤਰ ਨਿਵਾਏ, ਨਿਤਰ ਨੀਵੇ ਕੀਤੇ ਹੋਏ ਬੜੀ ਲੱਜਿਆ ਕਰ ਰਿਹਾ, ਸ਼ਰਮ ਕਰ ਰਿਹਾ ਵੀ ਇਹ ਕੀ ਹੋ ਗਿਆ ਹੈ। ਚਿੱਤ ਮਹਿ ਦੋ ਚਿੱਤ ਉਪਜਾਏ ਆਪਣੇ ਚਿੱਤ ਵੀ ਦੁਬਦਾ ਜੀ ਪੈਦਾ ਕਰ ਰਹੇ। ਤ੍ਰਿਤੀ ਦਿਸ਼ਾ ਪੁਨ ਆਨਨ ਫੇਰਿਓ, ਇੱਧਰ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਜਿਹੜਾ ਮੁੱਖ ਹੈ ਤੀਸਰੀ ਤਰਫ ਨੂੰ ਫੇਰ ਲਿਆ, ਮੋੜ ਲਿਆ ਹੈ। ਆਪਣ ਦਾਸ ਕੋ ਨਾਹਿਨ ਹੇਰਿਓ, ਆਪਣਾ ਜਿਹੜਾ ਇਹ ਸੇਵਕ ਅਮਰਦਾਸ ਸਾਹਿਬ ਜੀ ਉਹਦੀ ਤਰਫ ਵੇਖਿਆ ਹੀ ਨਹੀਂ। ਸਖਤ ਜਨਾਵਨ ਕੀਏ ਅਪਰਾਧ। ਕਿਉਂਕਿ ਆਪਣੇ ਵੱਲੋਂ ਸ਼ਕਤੀ ਜਨਾਉਣ ਰੂਪ ਇਹਨਾਂ ਨੇ ਬੜਾ ਭਾਰੀ ਗੁਨਾਹ ਕੀਤਾ ਹੈ। ਨਹੀਂ ਕਰਮ ਕੀਨਸ ਇਹੋ ਸਾਧੂ। ਜਿਹੜੇ ਕੋਈ ਸਾਧੂ ਲੋਕ ਹੁੰਦੇ, ਭਲੇ ਲੋਕ ਹੁੰਦੇ, ਉਹਨਾਂ ਵਾਲਾ ਇਹਨਾਂ ਨੇ ਕਰਮ ਨਹੀਂ ਕੀਤਾ ਹੈ। ਭਏ ਦੀਨ ਮਨ ਮੋਹ ਨ ਤਾਤ। ਤੇਰੇ ਬਾਬਾ ਮੋਹਨ ਜੀ ਦੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਬੜੇ ਆਈਨ ਮਾਣੇ ਜੇ ਹੋਏ ਹੈ। ਪੁੰਨ ਸਨ ਮੁਖ ਹੋਇਓ ਪਸ਼ਚਾਤ। ਬਹੁਤ ਹੀ ਪਛਤਾਵਾ ਕਰਦੇ ਹੋਏ ਫੇਰ ਗੁਰੂ ਅੰਗਦ ਸਾਹਿਬ ਜੀ ਦੇ ਸਨਮੁਖ ਹੋਏ, ਸਾਹਮਣੇ ਨੂੰ ਹੋਏ ਹਨ। ਕਹਿਣ ਬਾਕ ਕੋ ਉਦਿਤ ਭਇਓ ਜਬ। ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਉਹਦੇ ਬਚਨ ਕਹਿਣ ਲਈ ਤਿਆਰ ਹੀ ਹੋਏ ਸੀ। ਚਤੁਰਥ ਦਿਸ਼ਮੁਖ ਫੇਰ ਲਿਓ ਤਬ। ਗੁਰੂ ਅੰਗਦ ਸਾਹਿਬ ਜੀ ਨੇ ਝੱਟ ਫੜ ਚੌਥੀ ਤਰਫ ਨੂੰ ਆਪਣਾ ਮੂੰਹ ਪਵਾ ਲਿਆ, ਫੇਰ ਲਿਆ। ਹੋਏ ਉਤਾਇਲ ਮੁਖ ਦਿਸ਼ ਫੇਰ। ਇਧਰ ਗੁਰੂ ਅਮਰਦਾਸ ਸਾਹਿਬ ਜੀ ਕਾਹਲੀ ਨਾਲ ਗੁਰੂ ਅੰਗਦ ਸਾਹਿਬ ਦੇ ਮੁਖ ਦੀ ਤਰਫ ਨੂੰ ਹੋਏ ਨੇ। ਨਿਜ ਅਪਰਾਧ ਸੋ ਬੂਝਿਓ ਹੇਰ। ਮੁਖ ਦੀ ਤਰਫ ਵੇਖ ਕਰਕੇ ਆਪਣਾ ਮਾਰਾ ਮੇਰਾ ਕੀ ਗੁਨਾਹ ਹੋ ਗਿਆ, ਕੀ ਭੁੱਲ ਹੋ ਗਈ, ਪੁੱਛ ਕੀਤੀ ਹੈ। ਭੋ ਪ੍ਰਭ ਗੁਰ ਅਬ ਛਿਮਾ ਕਰੀਜੈ। ਮੇਰੇ ਪ੍ਰਭੂ ਗੁਰੂ ਅੰਗਦ ਸਾਹਿਬ ਜੀ ਜੋ ਮੇਥੋਂ ਭੁੱਲ ਗਣ ਗੁਰਦੀ ਹੋ ਗਈ, ਹੁਣ ਤੁਸੀਂ ਮਾਫ ਕਰ ਦੇਈਏ। ਸ਼ੁਭ ਉਪਦੇਸ਼ ਮੋਹ ਕਉ ਦੀਜੈ। ਅਗੇ ਵਾਸਤੇ ਮਾਰਾ ਮੈਨੂੰ ਚੰਗਾ ਜਿਹੜਾ ਸ਼ੁਭ ਦੇਸ਼ ਭਲੇ ਵਾਲਾ ਉਹ ਦੇ ਦੇਈਏ ਜੀ। ਭੁੱਲੇ ਕੋ ਤੁਮ ਬਖਸ਼ਨ ਹਾਰ। ਮਾਰਾ ਜਿਹੜੇ ਅਸੀਂ ਜੀ ਭੁੱਲੇ ਭਟਕੇ ਉਹਨਾਂ ਨੂੰ ਬਖਸ਼ਣ ਵਾਲੇ ਵੀ ਤੁਸੀਂ ਆਪ ਹੀ ਹੋ। ਨਮੋ ਨਮੋ ਗੁਰ ਗਿਆਨ ਉਦਾਰ। ਸਾਡੇ ਗੁਰੂ ਗਿਆਨ ਦੇਣ ਵਿੱਚ ਸਭ ਤੋਂ ਸਖੀ ਦਾਤੇ ਮਹਾਰਾ ਮੇਰੇ ਵੱਲੋਂ ਨਮਸਕਾਰ ਹੈ, ਨਮਸਕਾਰ ਹੈ ਤੁਹਾਨੂੰ। ਸੁਮਗ ਬਤਾਵਨ ਮਹਿ ਪਰਦਾਨ। ਮਹਾਰਾ ਜਿਹੜਾ ਸ੍ਰੇਸ਼ਟ ਭਾਵ ਭਗਤੀ ਦਾ ਚੰਗਾ ਰਸਤਾ ਨੂੰ ਦੇਖਣ ਦੱਸਣ ਵਾਸਤੇ ਕਹਿੰਦੇ ਸਭ ਦੇ ਵਿੱਚੋਂ ਮੁਖੀ ਹੋ। ਰਾਵਰ ਕੇ ਸਮਾਨ ਨਹਿ ਆਨ। ਝਾਤੀ ਮਾਰ ਕੇ ਦੇਖੀਏ ਸ੍ਰੇਸ਼ਟ ਰਸਤਾ ਦੱਸਣ ਵਾਲਾ ਆਪ ਤੋਂ ਬਗੈਰ ਕੋਈ ਹੋਰ ਮਹਾਨ ਹੈ ਨਹੀਂ। ਸ੍ਰੀ ਗੁਰ ਅੰਗਦ ਤਬ ਹੈ ਬਖਾਨਾ। ਜਦੋਂ ਬੇਨਤੀ ਕੀਤੀ ਮੱਥਾ ਟੇਕਿਆ ਤਦੋਂ ਗੁਰੂ ਅੰਗਦ ਸਾਹਿਬ ਜੀ ਨੇ ਚਿਹਰਾ ਉੱਪਰ ਨੂੰ ਕਰਕੇ ਕਿਹਾ ਹੈ ਹਮ ਪੀਛੇ ਕਿਆ ਕ੍ਰਿਤ ਤੈ ਠਾਨਾ। ਅਮਰਦਾਸ ਸਾਹਿਬ ਪੁਰਖਾ ਜਦੋਂ ਅਸੀਂ ਖਡੂਰ ਸਾਹਿਬ ਤੋਂ ਚੱਲ ਕੇ ਆ ਗਏ ਸੀ ਇੱਥੇ, ਤੂੰ ਬਾਅਦ ਵਿੱਚ ਕੀ ਕੰਮ ਕੀਤਾ ਹੈ। ਘਨ ਬਰਖਾਏ ਤਪਾ ਮਰਵਾਇਓ। ਕਹਿੰਦੇ ਬੱਦਲ ਬਾਰਿਸ਼ ਕਰਵਾ ਕੇ ਜਿਹੜਾ ਉੱਥੇ ਰਹਿਣ ਵਾਲਾ ਤਪਾ ਸੀ ਉਹਨੂੰ ਤੁਸੀਂ ਮਰਵਾ ਦਿੱਤਾ ਹੈ। ਆਪਣ ਆਪ ਕੋ ਮਹਿਦ ਜਨਾਇਓ। ਇਸ ਤਰ੍ਹਾਂ ਆਪਣੇ ਆਪ ਨੂੰ ਤੁਸੀਂ ਬੜਾ ਵੱਡਾ ਜਨਾਇਆ ਹੈ। ਸਤਿਗੁਰ ਕੋ ਘਰ ਹੈ ਨਿਤ ਨੀਵਾ। ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇਹ ਤਾਂ ਸਾਰਿਆਂ ਤੋਂ ਨੀਵਾ ਹੈ, ਨਿਮਰਤਾ ਵਾਲਾ। ਇੱਥੇ ਤਾਂ ਕੋਈ ਪਹਾੜਾਂ ਤੋਂ ਸੁੱਟੇ, ਕੋਈ ਟੋਏ ਤੁਣਕੇ ਮਨੱਪੇ, ਕੋਈ ਬਲੀ ਕੰਧਾਰੀ ਵਰਗਾ ਪਹਾੜ ਰੋੜੇ ਕੁਝ ਨਹੀਂ ਕਹਿੰਦਾ ਹੈ, ਸਭ ਕੁਛ ਸਹਾਰਦਾ। ਇਸ ਸਤਿਗੁਰੂ ਦਾ ਘਰ ਤਾਂ ਬਹੁਤ ਨੀਵਾਂ ਨਿਮਰਤਾ ਵਾਲਾ ਹੈ। ਹੁਣ ਹੰਕਾਰ ਥਾਮ ਨਹਿ ਜੀਵਾ। ਹਾਏ ਗੁਰੂ ਘਰ ਦੇ ਜਿਹੜਾ ਹੰਕਾਰੀ ਆ ਕੇ ਹੋ ਜਾਣਾ ਹੈ ਉਹਦੇ ਲਈ ਤਾਂ ਕੋਈ ਥਾਂ ਹੀ ਹੈ ਨਹੀਂ ਇੱਥੇ। ਪਾਪੀ ਤਪਾ ਕੁਕਰਮ ਕਰੰਤਾ। ਕਹੋ ਵੀ ਅਸੀਂ ਤਾਂ ਕੀਤੀ ਦਾ ਹੀ ਫਲ ਭੁਲਕਦਾ ਆ। ਉਹਨੇ ਗੁਰੂ ਨਾਨਕ ਦੇ ਘਰ ਦੀ ਬੁਨਿਆਦੀ ਕੀਤੀ ਸੀ, ਜਿਹੜਾ ਬਦਵੀ ਕਰੇ ਉਹਨੂੰ ਫਲ ਦੇਣਾ ਯੋਗ ਹੀ ਹੁੰਦਾ ਹੈ। ਔਰ ਕਹਿੰਦੇ ਜਿਹੜਾ ਪਾਪੀ ਇਹ ਤਪਾ ਕੰਨ ਪਾਟਾ ਸੀ, ਜਿਹੜਾ ਖੋਟਾ ਕਰਮ ਕਰ ਰਿਹਾ ਸੀ, ਅੰਤ ਸਮੇਂ ਦੁੱਖ ਨਰਕ ਲਹੰਤਾ। ਜਦੋਂ ਅੰਤ ਦਾ ਸਮਾਂ ਇਹਦੇ ਮਰਨ ਦਾ ਸਮਾਂ ਆਉਣਾ ਸੀ, ਉਹਨੇ ਕਹਿੰਦੇ ਦੁੱਖ ਨਰਕਾਂ ਦਾ ਲੈ ਲੈਣਾ ਸੀ, ਨਰਕਾਂ ਦਾ ਦੁੱਖ ਸਹਾਰਨਾ ਸੀ। ਫਲ ਦਾਤਾ ਈਸ਼ਰ ਸਭ ਕਾਹੂ। ਕਿਉਂਕਿ ਜਿੰਨੇ ਸੰਸਾਰ ਦੇ ਵਿੱਚ ਜੀਵ ਹੈ ਸਾਰਿਆਂ ਨੂੰ ਦੁੱਖ ਸੁੱਖ ਦੇਣ ਵਾਲਾ ਜਿਹੜਾ ਫਲ ਹੈ ਉਹ ਤਾਂ ਈਸ਼ਵਰ ਪਰਮੇਸ਼ਰ ਹੀ ਹੈ। ਜੀਵ ਅਬਲ ਕਿਸ ਗਿਣਤੀ ਮਾਹ। ਇਹ ਜਿਹੜਾ ਜੀਵ ਹੈ ਤਾਂ ਬਲ ਤੇ ਰਹਿਤ ਹੈ, ਕਿਸ ਗਿਣਤੀ ਵਿੱਚ ਹੈ, ਕਿਸੇ ਨੂੰ ਕੁਝ ਦੁੱਖ ਸੁੱਖ ਨਹੀਂ ਦੇ ਸਕਦਾ ਹੈ। ਕਾਰਨ ਕਰਨ ਏਕ ਜਗਨਾਥਾ। ਇਸ ਕਰਕੇ ਇਹ ਅਮਰਦਾਸ ਸਾਹਿਬ ਜਿਹੜਾ ਜਗਤ ਦਾ ਮਾਲਕ ਆ, ਇੱਕੋ ਇੱਕ ਸਾਰੇ ਕਾਰਨਾਂ ਨੂੰ ਕਰਨ ਵਾਲਾ, ਜਿੰਨੇ ਹੀਲੇ ਵਸੀਲੇ ਉਹ ਕਰ ਲੈਣ ਵਾਲਾ ਹੈ। ਕਰਤ ਕਰਾਵਤ ਸੋ ਸਭ ਨਾ ਸਾਥਾ। ਹਾਂ, ਕਹਿੰਦੇ ਉਹੀ ਸਾਰਿਆਂ ਦੇ ਨਾਲ ਰਹਿ ਕੇ ਕਰਦਾ ਕਰਾਉਂਦਾ, ਸਤਾ ਸਪੁਰਤੀ ਦੇ ਕੇ ਆਪਣ ਆਪ ਨਿਜ ਕ੍ਰਿਤ ਪ੍ਰਾਕਿਤ ਮੈਂ ਹੈ। ਜਿਹੜੇ ਕੁਸਧੀਰ ਹੈ, ਚੰਗੇ ਬੁੱਧੀ ਵਾਲੇ ਲੋਕ ਹੈ, ਉਹ ਕਹਿੰਦੇ ਆਪਣ ਆਪ ਨਿਜ ਕਿਰਤ। ਨਿਜ ਕਿਰਤ ਜਿਹੜੀ ਹੈ, ਆਪਣਾ ਜਿਹੜੀ ਕੋਈ ਕਿਰਤ ਹੈ, ਆਪਣਾ ਜਿਹੜਾ ਚੰਗਾ ਕੋਈ ਕੀਤਾ ਹੋਇਆ, ਉਹਦੀ ਹੰਗਤਾ ਨਹੀਂ ਕਰਦੇ ਹਨ ਵੀ ਮੈਂ ਇਹ ਬੜਾ ਚੰਗਾ ਮਹਾਨ ਕੰਮ ਕੀਤਾ, ਮੇਰੇ ਵਾਂਗੂ ਉਹ ਚੰਗਾ ਕੰਮ ਕੌਣ ਕੋਈ ਕਰ ਸਕਦਾ ਹੈ। ਅਤੇ ਇਸੇ ਤਰ੍ਹਾਂ ਕੋਈ ਜਿਹੜਾ ਭਰਾ ਕਿਰਤ ਹੈ, ਹਾਂ, ਦੂਸਰੇ ਦਾ ਕੀਤਾ ਹੋਇਆ ਕੋਈ ਕਰਮ ਹੈ, ਦੂਸਰੇ ਦਾ ਕੋਈ ਜਿਹੜਾ ਦਿੱਤਾ ਹੋਇਆ ਦੁੱਖ ਹੈ, ਇਹ ਉਹਦੇ ਵਿੱਚ ਫਿਰ ਮਨੁੱਖ ਬੁਰਾ ਮਨਾਉਂਦਾ ਵੀ ਮੈਨੂੰ ਇਹਨੇ ਆਪਣੇ ਵੱਲੋਂ ਕਿਉਂ ਦੁੱਖ ਦਿੱਤਾ, ਮੈਂ ਤਾਂ ਇਹਦਾ ਬੁਰਾ ਕੀਤਾ ਨਹੀਂ ਸੀ। ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਆਪਣੇ ਆਪ ਵਿੱਚ ਆਪਣੇ ਕੀਤੇ ਵਿੱਚ ਉਹ ਅਹੰਗਤਾ ਅਤੇ ਬੁਰਾਏ ਦੇ ਕੀਤੇ ਹੋਏ ਜਿਹੜਾ ਕੋਈ ਦੋਸ਼ ਕੱਢਣਾ ਹੈ, ਵੀਰੇ ਮੇਰੇ ਲਈ ਮਾੜਾ ਕੀਤਾ ਹੈ। ਨਹੀਂ ਆਰੋਪ ਹੈ ਕਬ ਸੁਧੀਰ ਲਹਿ। ਧੀਰ ਪੁਰੇਸ਼ ਹੈ, ਜਾਣੀ ਧੀਰਜਵਾਨ ਬੁੱਧੀਵਾਨ ਪੁਰੇਸ਼ ਹੈ, ਉਹ ਕਦੇ ਨਹੀਂ ਕਹਿੰਦੇ ਆਰੋਪ ਦਾ, ਕਿਸੇ ਵਿੱਚ ਦੋਸ਼ ਨਹੀਂ ਕੱਢਦਾ ਅਤੇ ਆਪਣੇ ਕੀਤੇ ਦੀ ਉਹ ਹੰਗਤਾ ਨਹੀਂ ਕਰਦਾ ਵੀ ਮੈਂ ਇਹ ਚੰਗਾ ਕਰਾਇਆ ਨਹੀਂ, ਮੈਥੋਂ ਮੇਰਾ ਚੰਗਾ ਹੋ ਨਹੀਂ ਸਕਣਾ ਸੀ। ਏਕੰਕਾਰ ਆਸਰੋ ਕਰਕੇ, ਜਿਹੜਾ ਧੀਰਜਵਾਨ ਪੁਰਸ਼ ਹੈ ਬੁੱਧੀਵਾਨ ਪੁਰਸ਼ ਹੈ, ਤਾਂ ਇੱਕ ਓਂਕਾਰ ਜਿਹੜਾ ਵਾਹਿਗੁਰੂ ਦਾ ਆਸਰਾ ਲੈ ਕਰਕੇ। ਨਹੀਂ ਜਨਾਬ ਹੈ ਆਪਾ ਹਰਕੇ, ਆਪਾ ਭਾਵ ਨੂੰ ਨਾਸ਼ ਕਰਕੇ ਕਦੇ ਜਣਾਉਂਦਾ ਨਹੀਂ ਹੈ ਵੀ ਮੈਂ ਉਹ ਚੰਗਾ ਕਰਨ ਵਾਲਾ ਹਾਂ ਤੇ ਮੈਂ ਮਹਾਨ ਹਾਂ। ਸੁਣ ਸ੍ਰੀ ਅਮਰ ਬੰਦਨਾ ਠਾਨੀ। ਇਸ ਤਰ੍ਹਾਂ ਦੇ ਸਿੱਖਿਆ ਦਾ ਇੱਕ ਬਚਨ ਸੁਣ ਕੇ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਭੋ ਗੁਰ ਬਖਸ਼ ਮਤ ਅਨਜਾਨੀ। ਇਹ ਮੇਰੇ ਪੂਰੇ ਗੁਰੂ ਜੀ ਬਖਸ਼ ਦਿਓ, ਮੇਰੀ ਬੁੱਧੀ ਅਨਜਾਣ ਹੈ, ਮੈਂ ਬੁੱਧੀ ਕਰਕੇ ਬੇਸਮਝ ਹਾਂ। ਅਬ ਤੇ ਫੇਰ ਨਾ ਕਰੇ ਹਾਂ ਐਸੇ, ਜੋ ਪਿੱਛੇ ਹੋ ਗਿਆ ਹੋ ਗਿਆ, ਹੁਣ ਅੱਗੋਂ ਤੋਂ ਬਾਅਦ ਮੈਂ ਫੇਰ ਨਹੀਂ ਐਸੇ ਕਰਾਂਗਾ। ਆਪਾ ਮੈਂ ਨਾ ਜਨਾਵਾ ਕੈਸੇ, ਜਿਵੇਂ ਮਰਜ਼ੀ ਕਰੀ ਕਰਾਈ ਜਾ, ਮੈਂ ਆਪਣੇ ਵੱਲੋਂ ਆਪਣੇ ਆਪ ਨੂੰ ਨਹੀਂ ਜਨਾਊਂਗਾ ਵੀ ਮੈਂ ਇਉਂ ਕਰ ਦਿਆਂਗਾ ਜੇ ਤੂੰ ਇਉਂ ਨਾ ਕਰਿਆ। ਇਹੋ ਤੁਮਾਰੋ ਅਪਰਾਧ ਮਹਾਨਾ। ਇਹ ਤਾਂ ਤੁਹਾਡਾ ਮਾਰਾ ਜਿਹੜਾ ਉਹਨੇ ਗੁਨਾਹ ਕੀਤਾ ਸੀ ਨਾ, ਉਹ ਦੁਸ਼ਟ ਖੈਰੇ ਗੋਦ ਦੇ ਮਰਵਾਹਿਆਂ ਨੂੰ ਚੁੱਕ ਕੇ ਈਰਖਾ ਕਰਕੇ ਤੁਹਾਨੂੰ ਮਹਾਰਾਜ ਜਿਹੜਾ ਬਾਹਰ ਕਢਾਇਆ ਹੈ, ਜਿਹੜਾ ਤੁਹਾਡਾ ਬੇਅਦਬੀ ਕਰਨ ਦਾ ਤੁਹਾਨੂੰ ਬਾਹਰ ਕਾਉਣ ਦਾ ਉਹਨੇ ਅਪਰਾਧ ਗੁਨਾਹ ਕੀਤਾ ਸੀ। ਸਹਿਓ ਨਾ ਗਇਓ ਤਬਹਿ ਕ੍ਰਿਤ ਠਾਨਾ। ਇਹ ਮਹਾਰਾਜ ਮੈਥੋਂ ਸਹਾਰਿਆ ਨਹੀਂ ਕੀਤਾ ਵੀ ਦੇਖੋ ਐਸੇ ਸਤਿਗੁਰੂ ਸੀ ਜਿਨ੍ਹਾਂ ਵਿੱਚ ਕੋਈ ਗੁਨਾਹ ਹੈ ਨਹੀਂ ਸੀ, ਗੁਰੂ ਨਾਨਕ ਗੁਰਮਤਿ ਦਾ ਪ੍ਰਚਾਰ ਕਰਦੇ ਸੀ, ਗੁਰਮੁਖੀ ਅੱਖਰ ਪੜ੍ਹਾਉਂਦੇ ਸੀ, ਸਭ ਨੂੰ ਚਿੱਕਿਆ ਸਿੱਖਿਆ ਦਿੰਦੇ ਸੀ, ਇਹ ਦੁਸ਼ਟ ਦਬੇ ਨੇ ਕੀ ਇਹ ਕਾਲੀ ਕਰਤੂਤ ਕੀਤੀ ਹੈ, ਜਿਸ ਕਰਕੇ ਮਹਾਰਾਜ ਉਹ ਐਸਾ ਜਿਹੜਾ ਉਹਨੇ ਬਹੁਤਾ ਵੱਡਾ ਗੁਨਾਹ ਕੀਤਾ ਨਹੀਂ, ਤੁਹਾਡੀ ਬੇਅਦਬੀ ਕੀਤੀ ਬਾਹਰ ਕਢਾਇਆ ਸੀ, ਉਹ ਮੈਥੋਂ ਨਹੀਂ ਸਹਾਰਿਆ ਗਿਆ। ਰਾਵਰ ਕੀ ਰਜਾਏ ਕਿਮ ਜੋਈ। ਮਹਾਰਾਜ ਉਹਦਾ ਫਲ ਦੇਣ ਦਾ ਕੰਮ ਜਾ ਕਰਿਆ, ਮਰਵਾਇਆ ਉਹਨੂੰ ਘੁਮੋਤੇ, ਹੁਣ ਮਹਾਰਾਜ ਜਿਵੇਂ ਆਪ ਜੀ ਦੀ ਅੱਗੇ ਵਾਸਤੇ ਆਗਿਆ ਹੋਵੇਗੀ। ਕਰਹਿ ਅਪਰ ਐਸੋ ਨਹਿ ਕੋਈ। ਐਸਾ ਤਾਂ ਕੋਈ ਦੁਨੀਆਂ ਵਿੱਚ ਮਨੁੱਖ ਹੋ ਹੀ ਨਹੀਂ ਸਕਦਾ ਵੀ ਜਿਹੜਾ ਆਪ ਤੋਂ ਬਗੈਰ ਕੋਈ ਹੋਰ ਕਰਨਾ ਕਰਿਆ, ਆਪ ਤੋਂ ਬਾਹਰ ਹੋ ਕੇ ਕਰੇ, ਮੈਂ ਤਾਂ ਕਰਨਾ ਕੀ ਹੈ। ਦੋਹਰਾ ਇਮ ਕਹਿ ਛਿਮਾ ਕਰਾਏ ਕਰ। ਇਸ ਤਰ੍ਹਾਂ ਬੇਨਤੀ ਦੇ ਲਫ਼ਜ਼ ਕਹਿ ਕੇ ਜਿਹੜੀ ਭੁੱਲ ਗਲਤੀ ਹੋਈ ਹੈ, ਸ਼ਕਤੀ ਦਿਖਾਈ ਹੈ, ਉਹ ਮਾਫ ਕਰਮਾ ਕੇ ਬੈਠੇ ਸ੍ਰੀ ਗੁਰ ਪਾਸ। ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਜੀ ਸਜ ਬੈਠੇ ਹੈ। ਜੰਗਲ ਮਹਿ ਮੰਗਲ ਮਹਾਨ। ਕਵੀ ਜੀ ਕਹਿੰਦੇ ਜੰਗਲ ਦੇ ਵਿੱਚ ਹੀ ਮਹਾਨ ਮੰਗਲਾਚਾਰ ਹੋ ਰਿਹਾ ਹੈ, ਕਥਾ ਕੀਰਤਨ ਹੋ ਰਹੇ ਹੈ। ਜਹ ਗੁਰ ਕਰਿਓ ਨਿਵਾਸ, ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆ ਕੇ ਜੰਗਲ ਵਿੱਚ ਨਿਵਾਸ ਕਰ ਲਿਆ ਹੈ। ਦੋਹਰਾ ਰਾਹਕ ਮਿਲੇ ਖਡੂਰ ਕੇ, ਇੱਧਰ ਜਦੋਂ ਦਿਨ ਚੜਿਆ ਹੈ, ਜਿੰਨੇ ਖਡੂਰ ਸਾਹਿਬ ਦੇ ਜ਼ਿਮੀਦਾਰ ਇੱਕ ਜਗ੍ਹਾ ਇਕੱਠਿਆਂ ਹੋਏ ਮਿੜੇ ਜੁੜੇ ਹੈ, ਉਰ ਪ੍ਰਸੰਨਤਾ ਪਾਏ। ਜਿੱਧਰ ਕਿੱਧਰ ਪਾਣੀ ਪਾਣੀ ਫਿਰਦਾ, ਹਿਰਦੇ ਵਿੱਚ ਪ੍ਰਸੰਨਤਾ ਪਾਈ ਹੈ। ਮਨ ਭਾਵਤ ਬਰਖਿਓ ਜਲਦ, ਕਿਉਂਕਿ ਜਿਹੜਾ ਬੱਦਲ ਹੈ ਮਨ ਭਾਉਂਦਾ, ਖੁੱਲੇ ਹੀ ਬਰਸ ਗਿਆ, ਮੋਹਲੇ ਧਾਰ ਬਾਰਿਸ਼ ਕਰ ਦਿੱਤੀ ਹੈ। ਹਰਿਤ ਖੇਤ ਸਮਦਾਏ, ਜਿੱਧਰ ਕਿੱਧਰ ਦੇਖਦੇ ਝਾਤੀ ਮਾਰ ਕੇ ਖੇਤ ਭਰੇ ਭਰੇ ਖੈਰੇ ਲਹਿ ਲਹਾ ਰਹੇ ਹੈ। ਚੌਪਈ ਸਕਲ ਮਿਲੇ ਸਭ ਬਾਤ ਵਿਚਾਰੀ, ਸਾਰੇ ਜ਼ਿਮੀਦਾਰ ਸਿਆਣੇ ਸਿਆਣੇ ਮਿਲੇ ਜੁੜੇ ਹੈ, ਤੇ ਜੋ ਇਹ ਗਲਤੀ ਵਾਲੀ ਗੱਲਬਾਤ ਸੀ ਉਹ ਸੋਚੀ ਵਿਚਾਰੀ ਹੈ। ਗੁਰ ਕੀ ਭਈ ਅਵਗਿਆ ਭਾਰੀ, ਗੁਰੂ ਅੰਗਦ ਸਾਹਿਬ ਨੂੰ ਬਾਹਰ ਕੱਢਣ ਦੀ ਸਾਡੇ ਵੱਲੋਂ ਬੜੀ ਭਾਰੀ ਅਵਗਿਆ ਨਰਾਦਰੀ ਹੋ ਗਈ। ਜਹ ਮਹਿ ਅਜਮਤ ਏਤਿਕ ਹੈ, ਇਹਨਾਂ ਦੇ ਵਿੱਚ ਇਤਨੀ ਮਹਾਨ ਸ਼ਕਤੀ ਤਾਕਤ ਹੈ ਸੀ। ਵਰਖਿਓ ਜਲ ਜਿਨ ਸੇਵਕ ਕਹੈ, ਇਹਨਾਂ ਦੇ ਸੇਵਕ ਦੇ ਕਹਿਣ ਨਾਲ ਹੀ ਇਹ ਖੁੱਲਾ ਜਿਹੜਾ ਬੱਦਲ ਬਾਰਿਸ਼ ਕਰ ਗਿਆ ਹੈ, ਬਰਸ ਗਿਆ ਹੈ। ਰਹਿਤ ਹਮੇਸ਼ ਨਹੀਂ ਮਿਤ ਜਾਨੀ, ਦੇਖ ਲੋ ਗੁਰੂ ਅੰਗਦ ਸਾਹਿਬ ਜੀ ਕਾਫੀ ਸਮੇਂ ਤੋਂ ਸਾਡੇ ਕੋਲ ਹੀ ਰਹਿ ਰਹੇ ਸੀ, ਅਸੀਂ ਉਹਨਾਂ ਦੀ ਕੋਈ ਮਿਤ ਮਰਜ਼ਾਦਾ ਜਾਣੀ ਨੀ, ਸਮਝੀ ਨਹੀਂ ਹੈ। ਜਾ ਬੈਠੇ ਹੈ ਅਪਰ ਸਥਾਨੀ, ਦੇਖ ਲੋ ਸਾਡਾ ਪੁੱਠਾ ਸਿੱਧਾ ਕਹਿਣ ਕਰਕੇ ਵੀ ਆਪਣੇ ਮੋਜ ਨਾਲ ਹੋਰ ਸਥਾਨ ਤੇ ਜਾ ਬੈਠੇ ਨੇ। ਅਬ ਮਿਲ ਚਲੋ ਨਾ ਬਲਮ ਬਿਲਮ ਲਗਾਵੋ, ਦੂਸਰੇ ਨੂੰ ਕਹਿੰਦੇ ਵੀ ਆਪਾਂ ਇਕੱਠੇ ਹੋ ਕੇ ਛੇਤੀ ਚੱਲੋ, ਹੁਣ ਡੇਰੀ ਨਾ ਲਗਾਓ। ਭਾਈ ਭੂਲ ਤੂਰਨ ਬਖਸਾਵੋ, ਬੇਅਦਬੀ ਦੀ ਭੁੱਲ ਗਲਤੀ ਹੋ ਗਈ, ਉਹ ਆਪਾਂ ਜਾ ਕੇ ਛੇਤੀ ਮਾਫ ਕਰਾਓ। ਨਾ ਹੀ ਤਾਂ ਸਰਾਪ ਦੇਹ ਭੈ ਦਾਇਕ, ਇਹ ਤਾਂ ਬੜਾ ਭੈ ਦੇਣ ਵਾਲਾ ਜਿਹੜਾ ਸਰਾਪ ਹੈ ਸਤਿਗੁਰੂ ਦੇ ਦੇਣਗੇ। ਅਪਦਾ ਪਰ ਹੈ ਪ੍ਰਮੋਦ ਨਸਾਇਕ, ਕਹਿੰਦੇ ਬਿਪਤਾ ਮੁਸੀਬਤ ਪੈ ਜਾਊਗੀ, ਜਿਹੜਾ ਆਨੰਦ ਖੁਸ਼ੀਆਂ ਸਭ ਨਾਸ ਹੋ ਜਾਣਗੀਆਂ। ਇਮ ਕਹਿ ਮਿਲ ਕਰ ਲੇ ਪਕਵਾਨ, ਇਸ ਤਰ੍ਹਾਂ ਸਿਆਣੇ ਸਿਆਣੇ ਮਿਲੇ ਜਿਹੜੇ ਇਕੱਠੇ ਹੋਏ ਅਤੇ ਮਠਿਆਈ ਲੈ ਲਈ ਹੈ। ਬਖਸਾਵਨ ਗਮਨੇ ਤਿਸ ਥਾਨ, ਜਿੱਥੇ ਗੁਰੂ ਅੰਗਦ ਸਾਹਿਬ ਜੀ ਉਹ ਖਾਰਿਸ਼ ਖਾਨ ਰਜਾਦੇ ਦੀ ਢਾਬ ਤੇ ਜਾ ਬੈਠੇ, ਉੱਥੇ ਕਹਿੰਦੇ ਭੁੱਲ ਬਖਸ਼ਾਉਣ ਲਈ ਚੱਲੇ ਨੇ। ਜਿਸ ਪ੍ਰਕਾਰ ਇਸ ਥਲ ਚੱਲ ਆਵੇ ਹੈ, ਆਪੋ ਵਿੱਚ ਹੀ ਕਹਿੰਦੇ ਵੀ ਜਿਸ ਢੰਗ ਦੇ ਨਾਲ ਸਤਿਗੁਰੂ ਜੀ ਇਸ ਸਥਾਨ ਤੇ ਆਪਣੇ ਸਥਾਨ ਤੇ ਫੇਰ ਦੁਬਾਰਾ ਖਡੂਰ ਸਾਹਿਬ ਚੱਲੇ ਆਉਣ, ਤਿਮ ਸਭ ਤਿਮ ਸਮ ਕਰਿਓ ਕਿਰਪਾਲ ਰਿਝਾਵੇ ਹੈ। ਇਸ ਤਰ੍ਹਾਂ ਦੀ ਆਪਾਂ ਗੱਲ ਜਿਹੜੀ ਨਿਮਰਤਾ ਗਰੀਬੀ ਵਾਲੀ ਭੁੱਲ ਗਲਤੀ ਮਾਫ਼ ਕਰਾਉਣ ਵਾਲੀ ਕਰਨੀ ਹੈ, ਸਤਿਗੁਰੂ ਸਾਨੂੰ ਬਖਸ਼ ਦੇਣ ਤੇ ਆ ਜਾਣ ਵਾਪਸ। ਖਾਨ ਰਜਾ ਦੇ ਕੇ ਥਲ ਗਏ, ਆ ਜਿਹੜਾ ਖਾਨ ਰਜਾਦੇ ਦੀ ਢਾਂ ਵਾਲਾ ਥਾਂ ਉੱਥੇ ਚਲੇ ਗਏ ਨੇ। ਸ੍ਰੀ ਗੁਰ ਬੈਠੇ ਦੇਖਤ ਪਏ, ਗੁਰੂ ਦੇਖਿਆ ਵੀ ਗੁਰੂ ਅੰਗਦ ਸਾਹਿਬ ਤਾਂ ਮੌਜ ਨਾਲ ਬੈਠੇ ਹੋਏ ਆ, ਕੋਈ ਫਿਕਰ ਫਾਕਾ ਨਹੀਂ। ਸਭਨ ਜਾਏ ਪਦ ਬੰਧਨ ਠਾਨੀ, ਔਰ ਜੀਵਾਂ ਨੇ ਜਾ ਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਬੇਨਤੀ ਜੁਗਤ ਬਖਾਨੀ ਬਾਨੀ, ਬੇਨਤੀ ਦੇ ਸਹਿਤ ਇਸ ਤਰ੍ਹਾਂ ਦੇ ਲਫ਼ਜ਼ ਕਹੇ ਹੈ। ਸ੍ਰੀ ਗੁਰ ਹਮਨੇ ਭੇਵ ਨਾ ਪਾਇਵ, ਗੁਰੂ ਅੰਗਦ ਸਾਹਿਬ ਮਹਾਰਾਜ ਸੀ ਸੱਚ ਕਹਿੰਦੇ ਆ, ਤੁਹਾਡਾ ਤਾਂ ਅਸੀਂ ਭੇਦ ਹੀ ਨੀ ਪਾਇਆ ਵੀ ਕਿਸੇ ਕੈਸੇ ਤੁਸੀਂ ਮਹਾਨ ਹੋ। ਸਭ ਕੋ ਜੋਗੀ ਤਪੇ ਭੁਲਾਏ, ਸਾਡੀ ਵੀ ਗਲਤੀ ਨੀ ਆ, ਸਾਡਾ ਜਿਹੜਾ ਕੰਨ ਪਾਟਾ ਜੋਗੀ ਤਪਾ ਗੁਰੂ ਬੈਣਾ ਬੈਠਾ ਸੀ, ਉਹਨੇ ਪੁੱਠੀਆਂ ਸਿੱਧੀਆਂ ਕਹਿਤੇ, ਸਾਨੂੰ ਬਿਲਾ ਹੀ ਭੁਲਾ ਤਾ। ਰਾਵਰ ਕੋ ਨਿੰਦਕ ਵੱਡ ਪਾਪੀ, ਮਹਾਰਾਜ ਸਾਡਾ ਜਿਹੜਾ ਗੁਰੂ ਕੰਨ ਪਾਟਾ ਸੀ ਨਾ, ਤਪਾ ਬਣਿਆ ਬੈਠਾ, ਆਪ ਜੀ ਨੂੰ ਕਹਿੰਦੇ ਜਿਹੜੇ ਆਪਦੇ ਨਾਲ ਬੜਾ ਈਰਖਾ ਕਰਨ ਵਾਲਾ ਰਾਵਰ ਕੋ ਨਿੰਦਕ ਵੱਡ ਪਾਪੀ, ਆਪ ਜੀ ਦੀ ਨਿੰਦਿਆ ਕਰਨ ਵਾਲਾ ਹੈ, ਬਹੁਤ ਵੱਡਾ ਪਾਪੀ ਗੁਨਾਹੀ ਹੈ। ਧਨ ਲੋਭੀ ਮਨ ਕੂਰ ਸੰਤਾਪੀ, ਸੰਤੋਖੀ ਨੀ ਧੰਦਾ ਲੋਭੀ, ਨੀ ਲੋਭੀ ਹੈ ਮਨ ਦਾ ਝੂਠਾ ਤੇ ਸੰਤਾਪੀ ਹੈ, ਦੁੱਖ ਦੇਣ ਵਾਲਾ ਦੁਖੀ ਕਰਨ ਵਾਲਾ ਮਨ ਨੂੰ। ਦੁਰਮਤ ਖੋਟ ਕਰਮ ਕੀਏ ਜੇਤਿਕ, ਜਿੰਨੇ ਵੀ ਮਹਾਰਾਜ ਸਾਡੇ ਨਗਰ ਵਿੱਚ ਰਹਿ ਕੇ ਕੀਤੇ ਖੋਟੀ ਮਤ ਨਾਲ ਖੋਟੇ ਕਰਮ ਨੇ ਕੀਤੇ, ਤਾਤ ਕਾਲ ਫਲ ਪਾਇਓ ਤੇ। ਜਿਹੜਾ ਮਹਾਰਾਜ ਤੁਹਾਨੂੰ ਬਾਹਰ ਕਢਾਉਣ ਦਾ ਉਹਨੇ ਖੋਟਾ ਕਰਮ ਕੀਤਾ, ਉਹਦਾ ਤਾਂ ਫਲ ਉਤਨਾ ਉਹਨੇ ਛੇਤੀ ਹੁਣੇ ਹੀ ਪਾ ਲਿਆ, ਕਮੋਤੇ ਮਰੀ ਗਈ ਹੈ, ਕੁਛ ਨੀ ਰਿਹਾ ਉਸ। ਸਰਨ ਪਰੇ ਹਮ ਰਾਹਕ ਸਾਰੇ, ਮਹਾਰਾਜ ਪਿੰਡ ਦੇ ਜਿੰਨੇ ਅਸੀਂ ਜਿਮੀਦਾਰ ਤੁਹਾਡੀ ਸ਼ਰਨ ਸ਼ਰਨਾ ਪਏ ਹਾਂ। ਸਿਮਹੋ ਗੁਰੂ ਤੁਮ ਮਹਿਦ ਉਦਾਰੇ, ਗੁਰੂ ਅੰਗਦ ਸਾਹਿਬ ਮਹਾਰਾਜ ਮਾਫ ਕਰ ਦਿਓ, ਤੁਸੀਂ ਮਹਾਨ ਸਖੀ ਦਾਤੇ ਹੋ, ਭੁੱਲਾਂ ਬਖਸ਼ਣ ਵਾਲੇ। ਸੁਣ ਸਤਿਗੁਰ ਤਿੰਨ ਦਿਸ ਭਿਖ ਬਿਕਸੇ, ਹਾਂ ਗੁਰੂ ਮਹਾਰਾਜ ਜਿਮੀਦਾਰਾਂ ਦੀ ਤਰਫ ਵੇਖ ਕੇ ਖਿੜਖੜਾ ਕੇ ਹੱਸੇ ਹਨ। ਵਾਕ ਸੁਧਾ ਸਿਸ ਮੁਖ ਤੇ ਨਿਕਸੇ, ਅੰਮ੍ਰਿਤ ਵਰਗੇ ਸੱਸ ਮੁਖ ਤੇ ਨਿਕਸੇ, ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤਮਈ ਜਿਹੜੇ ਬਚਨ ਮਿੱਠੇ ਪਿਆਰੇ ਸੁਖਦਾਈ ਬਚਨ ਨਿਕਲੇ। ਸਭ ਜਗ ਮਿਥਿਆ ਰੂਪ ਨਿਹਰ ਹੈ, ਮਹਾਰਾਜ ਕਹਿੰਦੇ ਜਿਮੀਦਾਰੋ ਅਸੀਂ ਤਾਂ ਸਾਰੇ ਸੰਸਾਰ ਨੂੰ ਮਿੱਥਿਆ ਰੂਪ ਨਾਸ ਰੂਪ ਹੋਣ ਵਾਲਾ ਦੇਖਦੇ ਹਾਂ। ਹਮ ਕਾਹੂ ਸੰਗ ਬੈਰ ਨਾ ਕਰੈ, ਇਹ ਤਾਂ ਸੰਸਾਰ ਨਾਸਵੰਤ ਹੈ, ਇਹਨੇ ਖਤਮ ਹੋ ਜਾਣਾ, ਇਸ ਕਰਕੇ ਇਹਦੇ ਨਾਲ ਕਿਸੇ ਨਾਲ ਵੈਰ ਭਾਵ ਨਹੀਂ ਅਸੀਂ ਕਰਦੇ। ਮਿਥਿਆ ਮਾਨ ਅਪਰ ਅਪਮਾਨ, ਹੋਰ ਜਿਹੜਾ ਕੋਈ ਮਾਣ ਸਤਿਕਾਰ ਹੋਣਾ ਹੈ ਕਿਸੇ ਨੇ ਨਿਰਾਦਰ ਕਰਨਾ, ਇਹਨੂੰ ਵੀ ਐਵੇਂ ਮਿੱਥਿਆ ਝੂਠਾ ਹੀ ਅਸੀਂ ਮੰਨਦੇ ਹਾਂ। ਹਰਖ ਸੋਕ ਨਹਿ ਨਾਹਿਨ ਠਾਨ, ਇਸ ਕਰਕੇ ਵੀ ਕੋਈ ਮਾਣ ਕਰਦੇ ਵੀ ਅਸੀਂ ਕੋਈ ਖੁਸ਼ੀ ਨੀ ਕਰਨਾ ਕਰਦੇ, ਜੇ ਕੋਈ ਅਪਮਾਨ ਕਰਦੇ ਅਸੀਂ ਸ਼ੋਕ ਗਮ ਨੀ ਕਰਦੇ, ਹਰਖ ਸੋਕ ਅਸੀਂ ਦੋਵੇਂ ਨੀ ਕਰਦੇ ਹਾਂ। ਕਰਹਿ ਕਰਮ ਜਸ ਤਮ ਫਲ ਪਾਵੈ ਹੈ, ਕਿਉਂਕਿ ਜਿਹੋ ਜਿਹਾ ਕੋਈ ਜੀਵ ਕਰਮ ਕਰਦਾ ਉਹੋ ਜਿਹਾ ਫਲ ਪਾ ਲੈਂਦਾ ਹੈ। ਬੁਰਾ ਭਲਾ ਨਿਸਫਲ ਨਹਿ ਜਾਵੈ, ਚੰਗਾ ਕਰੇ ਭਾਵੇਂ ਬੁਰਾ ਮਾੜਾ ਕਰੇ ਤੇ ਉਹਦਾ ਫਲ ਕਹਿੰਦੇ ਨਿਸਫਲ ਨੀ, ਉਹਨੂੰ ਭੋਗਣਾ ਹੀ ਪੈਂਦਾ, ਵਿਅਰਥ ਨੀ ਜਾਂਦਾ, ਚੰਗਾ ਮੰਦਾ ਕੀਤਾ ਉਹਦਾ ਫਲ ਉਹਨੂੰ ਮਿਲਦਾ ਹੈ। ਮਿਥਿਆ ਮਹਿ ਗਿਆਨੀ ਨਹਿ ਰਚੇ, ਆ ਜਿਹੜਾ ਵੀ ਵਾਹਿਗੁਰੂ ਦਾ ਬ੍ਰਹਮ ਗਿਆਨੀ ਹੈ ਉਹ ਕਹਿੰਦੇ ਮਿੱਥਿਆ ਜਿਹੜਾ ਸੰਸਾਰ ਝੂਠਾ ਸੰਸਾਰੇ ਦੇ ਵਿੱਚ ਨੀ ਰਚਦਾ ਫਸਦਾ। ਸਾਚ ਸਰੂਪ ਬੀਚ ਨਿਤ ਮਚੇ, ਬ੍ਰਹਮ ਗਿਆਨੀ ਹੈ ਜਿਹੜਾ ਸੱਚ ਸਰੂਪ ਉਹਦੇ ਵਿੱਚ ਹਮੇਸ਼ਾ ਮਚੇ, ਕੀ ਹੈ ਤਦਾਕਾਰ ਰਹਿੰਦਾ ਲੀਨ ਰਹਿੰਦਾ ਹੈ। ਦੁਬਿਧਾ ਤੁਮ ਮਹਿ ਦੇਖੀ ਪੂਰ, ਨਗਰ ਦੇ ਲੋਕੋ ਤੁਹਾਡੇ ਵਿੱਚ ਦੁਐਤ ਭਾਵ ਜੀ ਅਸੀਂ ਬਹੁਤੀ ਦੇਖੀ। ਹਮ ਤਿਆਗਿਓ ਤਬ ਗ੍ਰਾਮ ਖਡੂਰ, ਇਸ ਕਰਕੇ ਅਸੀਂ ਵੀ ਤੁਹਾਡਾ ਦੁਬਿਧਾ ਜਿਤ ਮਨ ਪਿਆ ਹੋਇਆ ਹੈ ਤੇ ਅਸੀਂ ਖਡੂਰ ਸਾਹਿਬ ਨਗਰ ਛੱਡ ਦਿੱਤਾ। ਤੁਮਕੋ ਸੰਕਟ ਕੋਈ ਨਾ ਹੋ, ਅਸੀਂ ਤਾਂ ਇਹ ਸੋਚਿਆ ਵਿਚਾਰਿਆ ਵੀ ਤੁਹਾਡੇ ਨਗਰ ਦੇ ਲੋਕਾਂ ਨੂੰ ਸਾਡੇ ਰਹਿਣ ਕਰਕੇ ਕੋਈ ਦੁੱਖ ਨਾ ਹੋਵੇ। ਬਸੋ ਸਦਨ ਮੈਂ ਸਭ ਸੁਖ ਜੋ, ਇਹ ਖਿਆਲ ਕੀਤਾ ਵੀ ਤੁਸੀਂ ਸਭ ਤਰ੍ਹਾਂ ਦੇ ਸੁਖਾਂ ਦੇ ਸਹਿਤ ਹੀ ਬਸੋ। ਹਮ ਤੋ ਜਹਿ ਬੈਠੇ ਹਰ ਖਾਵ ਹੈ, ਅਸੀਂ ਤਾਂ ਵੀ ਜਿੱਥੇ ਬੈਠੇ ਹਾਂ ਉੱਥੇ ਹੀ ਖੁਸ਼ ਹਾਂ। ਕਿਤ ਤੇ ਪਾਏ ਨਾ ਕਿਤੋਂ ਗਵਾਵੈ ਹੈ, ਨਾ ਕਿਸੇ ਪਾਸੋਂ ਕੁਝ ਗਵਾਉਣੇ ਹੈ ਨਾ ਕਿਸੇ ਪਾਸੋਂ ਕੁਝ ਪਾਉਣੇ ਹੈ, ਆਵ ਨਾ ਸਾਨੂੰ ਨਫਾ ਨੁਕਸਾਨ ਕੋਈ ਨਹੀਂ ਹੈ। ਹਾਨ ਲਾਭ ਹਮਰੇ ਕਿਮ ਨਾਹੀਂ, ਸਪਸ਼ਟ ਕਰ ਰਿਹਾ ਸਾਨੂੰ ਨਫਾ ਨੁਕਸਾਨ ਤਾਂ ਕਿਵੇਂ ਵੀ ਕਿਸ ਤਰ੍ਹਾਂ ਨਹੀਂ ਹੈ। ਮੰਗਲ ਹੈ ਇਸ ਜੰਗਲ ਮਾਹੀ, ਹੁਣ ਜੰਗਲ ਵਿੱਚ ਬੈਠੇ ਹੈ ਇੱਥੇ ਵੀ ਸਾਨੂੰ ਮੰਗਲਾਚਾਰੀਆਂ ਖੁਸ਼ੀ ਖੇੜੇ ਹੀ ਹੈ। ਸੁਨ ਰਾਹਕ ਗਹਿ ਪਦ ਅਰਬਿੰਦ, ਉਸ ਵੇਲੇ ਜਿਮੀਦਾਰਾਂ ਨੇ ਸੁਣ ਕੇ ਮਹਾਰਾਜ ਦੇ ਚਰਨ ਫੜ ਲਏ ਨੇ। ਛਿਮਹੋ ਛਿਮਹੋ ਤੁਮ ਰੂਪ ਗੋਬਿੰਦ, ਹਮਾਰਾ ਪਰਮੇਸ਼ਰ ਦਾ ਰੂਪ ਹੈ, ਸਾਨੂੰ ਮਾਫ ਕਰ ਦਿਓ, ਸਾਨੂੰ ਮਾਫ ਕਰ ਦਿਓ ਜੀ। ਚੱਲ ਕੇ ਗ੍ਰਾਮ ਪ੍ਰਵੇਸ਼ਨ ਕੀਜਾ, ਸਾਡੀ ਬੇਨਤੀ ਮੰਨਦੇ ਹੋਏ ਇੱਥੋਂ ਚੱਲ ਕੇ ਖਡੂਰ ਸਾਹਿਬ ਨਗਰ ਵਿੱਚ ਪ੍ਰਵੇਸ਼ ਕਰੀਏ ਜੀ। ਤਿਆਗ ਆਨ ਨਿਜ ਥਾਨ ਬਸੀਜਹ, ਇਹ ਥਾਂ ਜਿਹੜਾ ਛੱਡ ਕੇ ਆਨ ਨਿਜ ਥਾਨ ਬਸੀਜਹ, ਅਰਥ ਵਾਸਤੇ ਤਿਆਗ ਛੱਡ ਕੇ ਇਸ ਸਥਾਨ ਨੂੰ ਆਨ ਨਿਜ ਥਾਨ ਆਪਣਾ ਜਿਹੜਾ ਸਥਾਨ ਹੈ ਉੱਥੇ ਆਨ ਕੀ ਆ ਕੇ ਬਸਣਾ ਕਰੀਏ, ਤਿਆਗ ਤੇ ਵਿਸਰਾਮ ਲਾ ਲੈਣਾ ਅਰਥ ਨੂੰ ਸਪਸ਼ਟ ਕਰਨ ਵਾਸਤੇ ਵੀ ਇਹ ਥਾਂ ਨੂੰ ਤਿਆਗ ਕੇ ਆਨ ਨਿਜ ਥਾਨ ਆਪਣਾ ਸਥਾਨ ਤੇ ਆ ਕੇ ਬਸੀਏ ਹੈ ਜਿਹੜਾ ਇਹ ਤੁਕ ਜੀ ਹੈ। ਅਰਥ ਕਰਨ ਵਿੱਚ ਕਾਫੀ ਇਹਦੇ ਵਿੱਚ ਮੁਸ਼ਕਲਤਾ ਆਉਂਦੀ ਹੈ, ਜੇ ਤਿਆਗ ਤੇ ਅਰਥ ਸ਼ਰਾਮ ਲਾ ਦੀਏ ਫਿਰ ਚਾਟੀ ਇਹਦਾ ਅਰਥ ਖੁੱਲ ਜਾਂਦਾ ਹੈ। ਤਿਆਗ ਆਨ ਨਿਜ ਥਾਨ ਬਸੀਜਹ, ਇੱਥੋਂ ਦਾ ਸਥਾਨ ਦਾ ਤਿਆਗ ਕਰਕੇ ਇੱਥੇ ਦਾ ਵਸਣਾ ਛੱਡ ਕੇ ਆਪਣਾ ਜਿਹੜਾ ਸਥਾਨ ਹੈ ਉੱਥੇ ਆਨ ਕੀ ਆ ਕੇ ਵਸੀਏ। ਬਿਰਦ ਸੰਭਾਲ ਰਹੋ ਸੀਲ ਕਿਰਪਾਲ, ਹਾਂ ਮਹਾਰਾਜ ਤੁਹਾਡਾ ਜਿਹੜਾ ਸੁਭਾਅ ਹੈ ਬੜਾ ਦਿਆਲੂ ਕਿਰਪਾਲੂ ਨਰਮ ਹੈ, ਉਹ ਬਿਰਦ ਨੂੰ ਮਹਾਰਾਜ ਪਰਮ ਨੂੰ ਉਸ ਧਰਮ ਨੂੰ ਸੰਭਾਲੋ ਜੀ। ਬਖਸ ਦੇਹੋ ਅਪਰਾਧ ਵਿਸਾਰ, ਮਹਾਰਾਜ ਨਗਰ ਤੋਂ ਬਾਹਰ ਪੁੱਠਾ ਸਿੱਧਾ ਕਹਿ ਕੇ ਤੁਹਾਨੂੰ ਜਿਹੜਾ ਪੁੱਟਣ ਦਾ ਅਸੀਂ ਗੁਨਾਹ ਕੀਤਾ ਤੁਸੀਂ ਮਾਫ਼ ਕਰ ਦਿਓ, ਬਖਸ਼ ਦਿਓ ਜੀ। ਬਹਿਸ ਕਰਿਓ ਪੁੰਨ ਸਹਿਜ ਸੁਭਾਏ, ਤੋਂ ਨਿਮਰਤਾ ਗਰੀਬੀ ਦੇ ਬਚਨ ਸੁਣ ਕੇ ਗੁਰੂ ਮਹਾਰਾਜ ਨੇ ਥੋੜਾ ਥੋੜਾ ਵਸਦਿਆਂ ਉਸ ਤੇ ਸੁਭਾਈ ਕਿਹਾ ਹੈ। ਹਮਰੇ ਹੱਠ ਹੋਏ ਨਾ ਕਿਸ ਭਾਏ, ਸਾਲੇ ਵੱਲੋਂ ਤਾਂ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਹੱਠ ਨਹੀਂ ਹੋਵੇਗਾ, ਅਸੀਂ ਕੋਈ ਜਿੱਦ ਜੁੱਦ ਨਹੀਂ ਕਰਾਂਗੇ, ਵੀ ਪਹਿਲਾਂ ਕੱਢਦੇ ਸੀ ਹੁਣ ਤੁਸੀਂ ਲਿਜਾਨੇ, ਅਸੀਂ ਕਿਉਂ ਜਾਈਏ, ਹੁਣ ਨਹੀਂ ਅਸੀਂ ਹੱਠ ਕਰਾਂਗੇ। ਐਬੋ ਇਹਾ ਕੇ ਜੈਬੋ ਗ੍ਰਾਮ, ਇਸ ਸਥਾਨ ਤੇ ਚੱਲ ਕੇ ਆ ਜਾਣਾ ਜਾਂ ਹੁਣ ਬਾਸ ਤੁਹਾਡੇ ਕਹੇ ਮਗਰ ਲੱਗ ਕੇ ਨਗਰ ਵਿੱਚ ਚਲੇ ਜਾਣਾ। ਇੱਕ ਸੱਸ ਇੱਕ ਸਮ ਬਾਹਰ ਕੇ ਬੈਠਾ ਧਾਮ, ਅਸੀਂ ਘਰ ਦੇ ਜਾ ਬੈਠੀਏ ਜਾਂ ਬਾਹਰ ਬੈਠੀਏ, ਸਾਲੀ ਲਈ ਤਾਂ ਇੱਕ ਸਮਾਨ ਇੱਕ ਬਰਾਬਰ ਹੀ ਹੈ। ਜੇਕਰ ਤੁਮ ਪ੍ਰਸੰਨ ਸਮਦਾਏ, ਜੇਕਰ ਵੀ ਤੁਸੀਂ ਨਗਰ ਦੇ ਲੋਕੋ ਸਾਨੂੰ ਲਿਜਾ ਕਰਕੇ ਸਾਰੇ ਪ੍ਰਸੰਨ ਹੋ ਖੁਸ਼ ਹੋ, ਲੈ ਸੰਗ ਚਲੋ ਬਸਹਿ ਤਿਸ ਥਾਏ, ਤੁਸੀਂ ਆਪਣੇ ਨਾਲ ਸਾਨੂੰ ਲੈ ਕੇ ਚਲੋ, ਅਸੀਂ ਤੁਹਾਡੇ ਨਾਲ ਮਿਲ ਕੇ ਬਸਾਂ ਰਸਾਂਗੇ। ਬਿਦ ਨਿਖੇਦ ਹਮਰਾ ਕੁਛ ਨਾਹੀ, ਸਾਡੇ ਵੱਲੋਂ ਜਿਹੜਾ ਕੋਈ ਵਿਧੀ ਕਰਨ ਯੋਗ ਕੰਮ ਹੁੰਦਾ, ਨਿਖੇਧ ਜਿਹੜਾ ਨਾ ਕਰਨ ਯੋਗ ਕੰਮ ਹੋਵੇ ਉਹ ਕੁਝ ਨਹੀਂ ਹੈ। ਭਾਵ ਸਾਡੇ ਵੱਲੋਂ ਵਿਧੀ ਕਰਮ ਵੀ ਹਾਂ, ਨਿਖੇਧ ਅਰਥ ਨਾ, ਸਾਡੇ ਵੱਲੋਂ ਵੀ ਹਾਂ ਨਾ ਕੋਈ ਨਹੀਂ, ਇਹ ਤੁਹਾਡੀ ਮਰਜ਼ੀ 'ਤੇ ਨਿਰਭਰ ਹੈ। ਜੇ ਤੁਸੀਂ ਲਿਜਾਣਾ ਤਾਂ ਲੈ ਜਾਓ, ਚਲੇ ਜਾਵਾਂਗੇ। ਜੇ ਤੁਸੀਂ ਕਹੋ ਵੀ ਅਸੀਂ ਨਹੀਂ ਲਿਜਾਣਾ, ਤੁਸੀਂ ਇੱਥੇ ਰਹੋ ਅਤੇ ਅਸੀਂ ਰਹਿਣ ਨੂੰ ਤਿਆਰ ਹਾਂ, ਸਾਡੇ ਵੱਲੋਂ ਹਾਂ ਨਾ ਨਾ ਨੁੱਕਰ ਕੋਈ ਨਹੀਂ। ਸਮਾਂ ਬਤਾਵਹਿ ਬੈਠਹਿ ਜਾਹਿ, ਅਸੀਂ ਤਾਂ ਜਿੱਥੇ ਬੈਠ ਜਾਂਦੇ ਉੱਥੇ ਆਪਣਾ ਸਮਾਂ ਲੰਘਾ ਲੈਂਦੇ ਹਾਂ, ਅਤੇ ਇੱਥੇ ਲੰਘੀ ਜਾਂਦਾ ਉੱਥੇ ਵੀ ਲੰਘ ਜਾਏਗਾ। ਸੁਣ ਹਰਖੇ ਨਰ ਉਰ ਸਮਦਾਈ, ਜਿੰਨੇ ਲੋਕ ਸੀ ਸਾਰੇ ਬਹੁ ਗਿਣਤੀ ਵਿੱਚ ਹਿਰਦੇ ਵਿੱਚ ਖੁਸ਼ ਹੋ ਗਏ ਮਹਾਰਾਜ ਦੇ ਇੱਕ ਬਚਨ ਸੁਣ ਕੇ। ਕਹਿ ਕਰ ਸਤਿਗੁਰੂ ਲੀਏ ਉਠਾਈ, ਬੇਨਤੀਆਂ ਦੇ ਬਚਨ ਕਹਿ ਕਰਕੇ ਸਤਿਗੁਰਾਂ ਨੂੰ ਇੱਥੋਂ ਕਹਿੰਦੇ ਚੜਾ ਲਿਆ ਹੈ, ਉਠਾ ਲਿਆ ਹੈ ਸਥਾਨ ਤੋਂ। ਸਿੱਖਿਅਨ ਸਿਰ ਪ੍ਰਿਅੰਕ ਉਚਾ ਉਚਵਾਏ, ਗੁਰੂ ਕੇ ਸਿੱਖ ਸੇਵਕ ਹੈ, ਉਹਨਾਂ ਦੇ ਸੀਸ ਤੇ ਆਪਣੇ ਪਣਗ ਨੂੰ ਆਪ ਜੀ ਨੇ ਚੁਕਾ ਲਿਆ ਹੈ। ਅਪਰ ਵਸਤ ਕੁਛ ਲੈ ਗਮ ਗਮ ਨਾਏ, ਹੋਰ ਜਿਹੜੀਆਂ ਵਸੂਆਂ ਉਹ ਲੈ ਕੇ ਆਏ ਸੀ ਉਹ ਲੈ ਕੇ ਚੱਲ ਪਏ ਹਨ ਨਾਲ। ਸ੍ਰੀ ਅੰਗਦ ਕੇ ਸੰਗ ਸਿਧਾਰੇ, ਇਸ ਤਰ੍ਹਾਂ ਜਿੰਨੇ ਸਿੱਖ ਸੇਵਕ ਸੀ ਸਾਰੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਹੀ ਚੱਲ ਪਏ। ਸਿੱਖੇ ਜਾਟ ਸਗਲੇ ਪਰਵਾਰੇ, ਸਿੱਖ ਹੈ ਜਿੰਨੇ ਖੈਰੇ ਗੋਰ ਦੇ ਜਿਵੇਂ ਜੱਟ, ਸਾਰੇ ਪਰਿਵਾਰ ਕੇ ਘੇਰਾ ਕੱਤ ਕੇ ਚੱਲੇ ਨਾਲ। ਮਾਰਗ ਚੱਲੇ ਆਏ ਗੁਰੂ ਸਵਾਮੀ, ਇਸ ਤਰ੍ਹਾਂ ਖਾਨਜ਼ਾਦੇ ਦੀ ਢਾਬ ਤੋਂ ਰਸਤੇ ਵਿੱਚ ਚਲੇ ਹੋਏ ਜਗ ਦੇ ਸਵਾਮੀ ਆਏ। ਹਮ ਚਿਤ ਆਨੰਦ ਆਨੰਦ ਅੰਤਰ ਜਾਮੀ, ਜਿਨ੍ਹਾਂ ਦਾ ਚਿੱਤ ਇੱਕ ਸਮਾਨ ਹੈ, ਆਨੰਦ ਵਾਲੇ, ਅੰਦਰ ਦੀਆਂ ਜਾਣਨ ਵਾਲੇ, ਪੰਥ ਵਿਖੇ ਭੈਰੋਪੁਰ ਗਾਮੂ। ਹਾਂ, ਇਸ ਤਰ੍ਹਾਂ ਕਹਿੰਦੇ ਰਸਤੇ ਵਿੱਚ ਹੀ ਭੈਰੋਪੁਰ ਖੀਓ ਨਾਮ ਦਾ ਇੱਕ ਪਿੰਡ ਹੈ। ਖੀਓ ਭੱਲੇ ਕੋ ਤਹਿ ਧਾਮੂ। ਹਾਂ, ਇਸ ਤਰ੍ਹਾਂ ਪੰਥ ਮੈਂ ਭੈਰੋਪੁਰ ਗਾਮੂ ਪਿੰਡ ਦੇ ਵਿੱਚ ਭੈਰੋ ਨਾਮ ਦਾ ਨਗਰ ਹੈ, ਰਸਤੇ ਵਿੱਚ ਹੀ ਤੇ ਖੀਓ ਭੱਲੇ ਕੋ ਤਹਿ ਧਾਮੂ। ਖੀਓ ਸਿੱਖ ਦਾ ਨਾਮ ਹੈ, ਭੱਲਿਆਂ ਦੀ ਵੰਸ਼ ਵਿੱਚੋਂ ਸੀ ਇਹ। ਕਹਿੰਦੇ ਖੀਓ ਨਾਮ ਦਾ ਜਿਹੜਾ ਸਿੱਖ ਭੱਲਿਆਂ ਦੇ ਵੰਸ਼ ਵਿੱਚੋਂ ਸੀ, ਉੱਥੇ ਦਾ ਇਹ ਭੈਰੋਪੁਰ ਦੇ ਵਿੱਚ ਘਰ ਹੈ ਸੀ। ਸੁਣ ਆਗਵਨ ਸਤਿਗੁਰੂ ਕੇਰਾ। ਜਿਹੜਾ ਖੀਓ ਨਾਮ ਦਾ ਸਿੱਖ ਹੈ, ਉਸਨੇ ਸੁਣਿਆ ਸਤਿਗੁਰੂ ਦਾ ਇਸ ਰਸਤੇ ਵਿੱਚ ਹੀ ਆਉਣਾ। ਮਿਲਿਓ ਆਨ ਕਰ ਭਾਉ ਕਨੇਰਾ। ਬਹੁਤਾ ਪ੍ਰੇਮ ਕਰ ਕਰਕੇ ਅੱਗਿਆਂ ਹੀ ਇਹ ਸਤਿਗੁਰੂ ਨੂੰ ਆ ਮਿਲਿਆ ਹੈ। ਬਹੁ ਬਿਨਤੀ ਜੁਤ ਬੰਧਨ ਕਰੀ। ਸਿੱਖ ਨੇ ਬੜੀਆਂ ਬੇਨਤੀਆਂ ਸਹਿਤ ਸਤਿਗੁਰੂ ਨੂੰ ਨਮਸਕਾਰ ਕੀਤੀ। ਕਹਿਤ ਭਇਓ ਸਫਲੀ ਇਹ ਘੜੀ। ਕਹਿਣ ਲੱਗਿਆ, ਹੇ ਗੁਰੂ ਅੰਗਦ ਸਾਹਿਬ ਜੀ, ਅੱਜ ਦੀ ਜਿਹੜੀ ਘੜੀ ਹੈ ਬੜੀ ਸਫਲੀ ਸਾਹਿਬ ਮਹਾਰਾਜ, ਸਾਡੇ ਨਗਰ ਵਿੱਚ ਹੀ ਇੱਥੇ ਟਿਕ ਜਾਓ, ਮੈਂ ਤੁਹਾਡੇ ਛਕਣ ਲਈ ਭੋਜਨ ਲੈ ਆਉਣਾ ਹਾਂ। ਅੱਜ ਵਹ ਕਰਨਾ ਕਰਿਓ ਉਦਾਰਾ। ਬਹੁਤੀ ਕਿਰਪਾ ਕਰੋ, ਬਣਾਇਆ ਹੋਇਆ ਭੋਜਨ ਛਕੋ ਜੀ ਆਪ। ਰਾਓ ਰੰਕ ਕੋ ਪਰਖਤ ਕੋਏ ਨਾ। ਹਾਂ ਬਈ, ਇਹ ਬਹੁਤ ਰਾਜਾ ਲੋਕ, ਇਹ ਤਾਂ ਕੰਗਾਲ ਹੈ, ਇਹ ਕੰਗਾਲ ਦੇ ਕੀ ਜਾਣਾ ਹੈ, ਉਹ ਨੀ ਕੋਈ ਪਰਖ ਦੇ ਹੋ। ਸੰਸਾਰ ਜਾਣਤ ਹੋ ਤੁਮ ਦੋਇਨ। ਮਹਾਰਾਜ, ਤੁਸੀਂ ਤਾਂ ਗਰੀਬ ਅਮੀਰ ਦੋਹਾਂ ਨੂੰ ਇੱਕ ਸਮਾਨ ਹੀ ਜਾਣਦੇ, ਇੱਕ ਬਰਾਬਰ ਸਮਝਦੇ ਹੋ। ਭਾਓ ਬਿਲੋ ਕਹੋ ਭੋਜਨ ਖਾਤੇ। ਤੁਸੀਂ ਮਹਾਰਾਜ ਪ੍ਰੇਮ ਵੇਖ ਕੇ ਭੋਜਨ ਕਿਸੇ ਦਾ ਛਕ ਲੈਣੇ ਹੋ। ਲਾਲੋ ਘਰ ਸ੍ਰੀ ਨਾਨਕ ਜਾਤੇ। ਲਾਲੋ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ ਪਿਆਰਾ ਸੀ, ਉਹਦੇ ਘਰੇ ਸਤਿਗੁਰੂ ਸਾਹਿਬ ਜੀ ਚਲੇ ਗਏ। ਦਿਜ ਬਾਹਜ ਬੈਸਨ ਕੀ ਤਜ ਕੈ। ਜਿਹੜੇ ਉੱਥੇ ਕਹਿੰਦੇ ਨਿਮਨਾਬਾਦ ਵਿੱਚ ਬ੍ਰਾਹਮਣ ਸੀ, ਬੈਸ ਸੀ, ਛਤਰੀ ਸੀ, ਸਾਰਿਆਂ ਨੂੰ ਛੱਡ ਕੇ। ਸੂਦਰ ਸਦਨ ਮਹਿ ਅਚਵਤ ਰਜ ਕੈ। ਜਿਹਨੂੰ ਲੋਕ ਸੂਦਰ ਕਹਿੰਦੇ ਸੀ, ਨੀਚ ਕਹਿੰਦੇ ਸੀ, ਉਹਦੇ ਘਰ ਦੇ ਵਿੱਚ ਮਾਰਾ ਗੁਰੂ ਨਾਨਕ ਸਾਹਿਬ ਪ੍ਰਸ਼ਾਦਾ ਛਕਦੇ ਰਹੇ, ਕੁਦਰਤ ਦਾ ਛਕਦੇ ਰਹੇ ਲੰਗਰ। ਹੁਤੀ ਭੀਲਨੀ ਜਾਤ ਸਨਾਤ। ਇਸੇ ਤ੍ਰਿਤੇ ਯੁਗ ਦੇ ਵਿੱਚ ਮਾਰਾ ਜਿਹੜੀ ਭੀਲਨੀ ਜਿਹੜੀ ਸੀ, ਉਹ ਜਾਤ ਦੀ ਮਜਬਣ ਜੀ ਹੈ ਸੀ। ਰਾਮ ਚੰਦਰ ਤਿਸਕੇ ਫਲ ਖਾਤ। ਮਹਾਰਾਜ ਰਾਮ ਚੰਦਰ ਉਹਦੇ ਸਥਾਨ ਤੇ ਜਾ ਕੇ ਉਹਦੇ ਜਿਹੜੇ ਬੇਰ ਹਨ, ਉਹੀ ਫਲ ਛਕੇ ਛਕ ਰਹੇ। ਇਮ ਕਹਿ ਸਤਿਗੁਰੂ ਗ੍ਰਾਮ ਟਿਕਾਏ। ਇਸ ਤਰ੍ਹਾਂ ਸਤਿਗੁਰੂ ਨੂੰ ਕਹਿ ਕੇ ਬੇਨਤੀਆਂ ਦੇ ਇਲਾਜ ਆਪਣੇ ਖਡੂਰ ਸਾਹਿਬ ਨਗਰ ਵਿੱਚ ਲਿਆ ਟਿਕਾਇਆ ਹੈ। ਸਦਨ ਆਹਾਰ ਤਿਆਰ ਕਰਵਾ। ਸਿੱਖ ਨੇ ਕਹਿੰਦੇ ਪਿੰਡ ਵਿੱਚ ਟਿਕਾਇਆ, ਕਿਸੇ ਭੈਰੋਪੁਰ ਵਿੱਚ ਆਪਣੇ ਘਰ ਦੇ ਵਿੱਚ, ਫਿਰ ਲਿਆ ਆ ਕੇ ਭੋਜਨ ਤਿਆਰ ਕਰਵਾਏ ਖੀਓ ਸਿੱਖ ਨੇ। ਤੂਰਨ ਤਿਆਰੀ ਸਕਲ ਕਰਾਏ। ਛੇਤੀ ਕਹਿੰਦੇ ਲੰਗਰ ਪਾਣੀ ਦੀ ਤਿਆਰੀ ਕਰਵਾਈ ਹੈ। ਹਿਰਦੇ ਭਾਉ ਧਰ ਗੁਰ ਢਿੱਗ ਆਏ। ਹਿਰਦੇ ਵਿੱਚ ਪ੍ਰੇਮ ਪਿਆਰ ਧਾਰ ਕੇ ਲੰਗਰ ਪਾਣੀ ਤਿਆਰ ਕਰਕੇ ਸਤਿਗੁਰੂ ਦੇ ਕੋਲ ਆ ਗਏ ਹਨ। ਹੱਥ ਜੋਰ ਕਰ ਬਿਨੈ ਬਖਾਨੀ। ਜਿਹੜਾ ਖੀਓ ਨਾਮ ਦਾ ਸਿੱਖ ਹੈ, ਇਹਨੇ ਹੱਥ ਜੋੜ ਕੇ ਸਤਿਗੁਰੂ ਅੱਗੇ ਬੇਨਤੀ ਕਹੀ। ਭੋਜਨ ਭਇਓ ਤਿਆਰ ਗੁਣ ਖਾਣੀ। ਇਹ ਗੁਣਾਂ ਦੀ ਖਾਣ, ਸਤਿਗੁਰੂ ਇਸ ਵੇਲੇ ਲੰਗਰ ਭੋਜਨ ਤਿਆਰ ਹੋ ਗਿਆ ਹੈ। ਪਦ ਅਰ ਬਿੰਦ ਸਦਨ ਮੁਜ ਪਾਈਏ। ਮਹਾਰਾਜ, ਜਿਹੜੇ ਆਪਣੇ ਪਾਵਨ ਪਿੱਤਰ ਚਰਨ ਕਮਲਾਂ ਮੇਰੇ ਘਰ ਵਿੱਚ ਪਾ ਦੇਈਏ। ਸਭ ਸੰਗਤ ਆਪਣੇ ਸੰਗ ਲਿਆਈਏ। ਮਹਾਰਾਜ ਸਿੱਖ ਸੰਗਤ ਉਹਨੂੰ ਵੀ ਲੰਗਰ ਪਾਣੀ ਛਕਣ ਵਾਸਤੇ ਨਾਲ ਹੀ ਲੈ ਆਈਏ ਮੇਰੇ ਘਰੇ। ਆਸਾ ਪੂਰਨ ਕਰੋ ਗੁਸਾਈ। ਇਹ ਜਗ ਦੇ ਮਾਲਕ ਗੁਰੂ ਅੰਗਦ ਸਾਹਿਬ, ਮੇਰੇ ਮਨ ਦੀ ਆਸਾ ਤੁਸੀਂ ਪੂਰੀ ਕਰ ਦਿਓ। ਔਚਕ ਆਵਨ ਭਇਓ ਕਦਾਈ। ਚੇਤੀ ਆਪ ਜੀ ਦਾ ਕਿਤੇ ਇੱਥੇ ਆਉਣਾ ਹੋਇਆ ਹੈ, ਅਚਨਚੇਤ ਹੀ ਸਤੇ ਸਿੱਧੀ ਆਉਣਾ ਹੋ ਗਿਆ ਭਾਉ ਜਾਣ ਤੇ ਹਿਰਦੇ ਘਨੇਰਾ ਘਨੇਰੇ ਕੀਓ ਨਾਮ ਦੇ ਸਿੱਖ ਦਾ ਹਿਰਦੇ ਦਾ ਬਹੁਤਾਰ ਪ੍ਰੇਮ ਜਾਣ ਕੇ ਚੱਲੇ ਸੰਗ ਜਿਸ ਭਾਗ ਵਡੇਰੇ ਸਿੱਖ ਦੇ ਵੱਡੇ ਭਾਗ ਉਹਦੇ ਨਾਲ ਚੱਲ ਪਏ ਆਪ ਜੀ ਜਲ ਛਿੜਕਾਏ ਸੋ ਬਸਤਰ ਵਿਛਾਏ ਸੱਚਾ ਜਲ ਛਿੜਕਾਇਆ ਹੈ ਫਿਰ ਇਸ ਤਰ੍ਹਾਂ ਬਸਤਰ ਵਿਛਾਇਆ ਹੈ ਉਪਰ ਚੌਂਕੀ ਚਾਰ ਡਸਾਏ ਬਸਤਰ ਵਿਛਾ ਕੇ ਫਿਰ ਉਹਦੇ ਉੱਪਰ ਸੋਹਣੀ ਜਿਹੜੀ ਚੌਂਕੀ ਹੈ ਉਹ ਰੱਖੀ ਹੈ ਤਿਸ ਪਰ ਬਸਤਰ ਬਾਹਰ ਵਿਛਾਵਾ ਫਿਰ ਚੌਂਕੀ ਦੇ ਉੱਪਰ ਵੀ ਸੋਹਣਾ ਸੁੱਚਾ ਬਸਤਰ ਵਿਛਾਇਆ ਹੈ ਸ੍ਰੀ ਅੰਗਦ ਕੋ ਤਹਾਂ ਬਿਠਾਵਾ ਇਸ ਤਰ੍ਹਾਂ ਸੋਹਣੀ ਚੌਂਕੀ ਉੱਪਰ ਸਤਿਗੁਰੂ ਜੀ ਨੂੰ ਸਤਿਕਾਰ ਨਾਲ ਬਿਠਾਇਆ ਥਾਲ ਵਿਸਾਲ ਕਿਰਪਾਲ ਅਗਾਰੀ ਉਸ ਤੋਂ ਬਾਅਦ ਜਿਹੜਾ ਬਹੁਤ ਵੱਡਾ ਥਾਲ ਹੈ ਦਿਆਲੂ ਕਿਰਪਾਲੂ ਸਤਿਗੁਰੂ ਜੀ ਦੇ ਅੱਗੇ ਖੀਰ ਖੰਡ ਕ੍ਰਿਤ ਉੱਪਰ ਡਾਰੀ ਖੀਰ ਬਣਾਈ ਹੋਈ ਹੈ ਖੰਡ ਤੇ ਘਿਓ ਖੀਰ ਦੇ ਉੱਪਰ ਪਾਇਆ ਹੋਇਆ ਹੈ ਆਪਣੇ ਹੱਥ ਪਰੋਸਿਓ ਤਾਹੀ ਕਹਿੰਦੇ ਖੀਰ ਖੰਡ ਘਿਓ ਵਾਲਾ ਜਿਹੜਾ ਭੋਜਨ ਆਪਣੇ ਹੱਥਾਂ ਨਾਲ ਸਿੱਖ ਨੇ ਪਰੋਸਿਆ ਹੈ ਗੁਰੂ ਅਚਹਿ ਹਰਖ ਮਨ ਮਾਹੀ ਗੁਰੂ ਮਹਾਰਾਜ ਛਕਣ ਲੱਗ ਪਏ ਹੈ ਖੀਓ ਸਿੱਖ ਆਪਣੇ ਮਨ ਵਿੱਚ ਬੜਾ ਖੁਸ਼ ਹੋ ਰਿਹਾ ਹੈ ਸਭ ਸੰਗਤ ਕੋ ਦਿਓ ਆਹਾਰਾ ਗੁਰੂ ਮਹਾਰਾਜ ਨੇ ਛਕਾ ਕੇ ਉਦੋਂ ਬਾਅਦ ਸਾਰੀਆਂ ਸਿੱਖ ਸੰਗਤਾਂ ਨੂੰ ਭੋਜਨ ਦਿੱਤਾ ਹੈ ਤ੍ਰਿਪਤਾਏ ਅੱਜ ਸਵਾਦ ਉਦਾਰਾ ਚੰਗਾ ਸਵਾਦੀ ਛਕ ਛਕਾ ਕੇ ਸਾਰੇ ਤ੍ਰਿਪਤ ਹੋ ਗਏ ਰਜ ਪੁੱਜ ਗਏ ਸੀਤਲ ਪਾਨ ਪਾਨ ਕਰਵਾਏ ਇਸ ਤਰ੍ਹਾਂ ਜਿਹੜਾ ਠੰਡਾ ਪਾਣੀ ਉਹ ਛਕਾਣਾ ਕੀਤਾ ਹੈ ਪਿਆਣਾ ਕੀਤਾ ਹੈ ਸਭ ਹਰਖੇ ਮਨ ਬਾਂਛਤ ਪਾਵਾ ਸਭ ਨੇ ਮਨ ਭਾਉਂਦਾ ਭੋਜਨ ਪਾਇਆ ਹੈ ਛਕਿਆ ਹੈ ਸਾਰੇ ਖੁਸ਼ ਹੋ ਗਏ ਮਨ ਵਿੱਚ ਚੁਰੀ ਕੀਨ ਅਰ ਹੱਥ ਪਖਾਰ ਹੈ ਇਹਦੇ ਸਤਿਗੁਰੂ ਸਾਹਿਬ ਜੀ ਨੇ ਹੱਥ ਧੋ ਕੇ ਚੁੜਾ ਕਰ ਲਿਆ ਕੁਰਲਾ ਕਰ ਲਿਆ ਹੈ ਭਏ ਗੁਰੂ ਚੱਲਵੇ ਕਹੋ ਤਿਆਰੇ ਇਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਚੱਲਣ ਵਾਸਤੇ ਤਿਆਰ ਹੋ ਗਏ ਨਗਰ ਵਿੱਚ ਵੀ ਸਥਾਨ ਹੈ ਜਿੱਥੇ ਦਾ ਘਰ ਸੀ ਬਾਹਰ ਬਾਹਰ ਵੀ ਹੈ ਹੁਣ ਵੀ ਸਥਾਨ ਸਭਾਏ ਮਨ ਸੋਹਣੇ ਗੁਰਦੁਆਰੇ ਬਣੇ ਹੋਏ ਤਬ ਸ੍ਰੀ ਅਮਰ ਦਿਓ ਵਰਤਾਹੂੰ ਤਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਵੱਲੋਂ ਵਰ ਦਿੱਤਾ ਪਰ ਲਿਖਾਰੀ ਦੀ ਉਕਾਈ ਕਰਕੇ ਅਮਰ ਲਿਖਿਆ ਗਿਆ ਹੈ ਇੱਥੇ ਹੈ ਪਾਠ ਗੁਰੂ ਅੰਗਦ ਸਾਹਿਬ ਤਬ ਸ੍ਰੀ ਅੰਗਦ ਦਿਓ ਵਰਤਾਹੂੰ ਗੁਰੂ ਅੰਗਦ ਸਾਹਿਬ ਜੀ ਨੇ ਵਰ ਦਿੱਤਾ ਹੈ ਇਸਨੂੰ ਹੋਏ ਸੰਤਤ ਤਬ ਵੱਡ ਸੁਖ ਪਾਹੂ ਇਹ ਤੇਰੇ ਘਰ ਦੇ ਚੰਗੀ ਸੰਤਾਨ ਹੋਵੇਗੀ ਤੇ ਤੂੰ ਸੁਖ ਪਾਏਗਾ ਸਾਰੀ ਜ਼ਿੰਦਗੀ ਗਮਨ ਕੀਨ ਤਬ ਗ੍ਰਾਮ ਖਡੂਰ ਇਸ ਤਰ੍ਹਾਂ ਖੀਓ ਸਿੱਖ ਨੂੰ ਵਰ ਦੇ ਕੇ ਮਹਾਰਾਜ ਨੇ ਖਡੂਰ ਸਾਹਿਬ ਨਗਰ ਵੱਲ ਨੂੰ ਚੱਲਣਾ ਕੀਤਾ ਹੈ ਰਾਹਕ ਆਦਿਕ ਸੰਗਤ ਜਿਹੜੇ ਖਡੂਰ ਸਾਹਿਬ ਦੇ ਜਿਮੀਦਾਰ ਆ ਹੋਰ ਬੜੀ ਭਾਰੀ ਸਿੱਖ ਸੰਗਤ ਵੀ ਹੈ ਆਪਣੇ ਆਸਨ ਆਨ ਅਸੀਨੇ ਜਿੱਥੇ ਆਪਣਾ ਆਪ ਆਸਨ ਹੈ ਤਪ ਸਥਾਨ ਮਲ ਖਾੜਾ ਹੈ ਉੱਥੇ ਆ ਸਤਿਗੁਰੂ ਆ ਬੈਠੇ ਨੇ ਸੁਣਿਓ ਸਭਨ ਮਿਲ ਦਰਸ਼ਨ ਕੀਨੇ ਜਦੋਂ ਸਭ ਨੇ ਸੁਣਿਆ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਸਭ ਨੇ ਸਭ ਕੇ ਮੰਗਲ ਭਇਓ ਵਿਸਾਲਾ ਮਹਾਰਾਜ ਦੇ ਆਉਣ ਕਰਕੇ ਸਾਰਿਆਂ ਦੇ ਮਨਾਂ ਵਿੱਚ ਮੰਗਲਾਚਾਰ ਹੋ ਗਿਆ ਖੁਸ਼ੀਆਂ ਹੋ ਗਈਆਂ ਹਨ ਕਰ ਬਰਖਾ ਪੁੰਨ ਬਸੇ ਕਿਰਪਾਲਾ ਇਸ ਤਰ੍ਹਾਂ ਵੀ ਵੇਖੋ ਬਾਰਿਸ਼ ਵੀ ਹੋ ਗਈ ਹੈ ਸਤਿਗੁਰੂ ਬੇਨਤੀ ਬਣ ਕੇ ਸਾਡੇ ਨਗਰ ਵਿੱਚ ਵੀ ਆ ਬਸੇ ਜਿਸ ਕਰਕੇ ਬਹੁਤੀਆਂ ਖੁਸ਼ੀਆਂ ਲੋਕ ਮਨਾ ਰਹੇ ਨਹੀਂ ਸਰਾਪ ਕਿਸਹੂ ਕੋ ਦੀਨਾ ਦੇਖੋ ਵੀ ਸਤਿਗੁਰੂ ਨੇ ਗੁੱਸੇ ਹੋ ਕੇ ਸਾਨੂੰ ਕਿਸੇ ਨੂੰ ਕੋਈ ਸਰਾਪ ਹੀ ਨਹੀਂ ਦਿੱਤਾ ਹੈ ਸਭ ਅਪਰਾਧ ਬਖਸਿਓ ਕੀਨਾ ਇਹ ਜਿਹੜਾ ਅਸੀਂ ਵੱਡਾ ਗੁਨਾਹ ਕੀਤਾ ਸੀ ਪੁੱਠਾ ਸਿੱਧਾ ਬੋਲ ਕੇ ਮਹਾਰਾਜ ਨੂੰ ਬਾਹਰ ਕੱਢਿਆ ਸੀ ਸਤਿਗੁਰੂ ਨੇ ਝੱਟ ਹੀ ਬਖਸ਼ ਦਿੱਤਾ ਹੈ ਪੂਜਨ ਲੱਗੇ ਬਾਹਰ ਗੁਰ ਚਰਨਾ ਫਿਰ ਬਸ ਉਹ ਤਾਂ ਹੁਣ ਖਤਮ ਹੋ ਗਿਆ ਨਿੰਦਕ ਪਾਪੀ ਉਦੋਂ ਬਾਅਦ ਸਾਰੇ ਨਗਰ ਦੇ ਲੋਕ ਅੰਗਦ ਸਾਹਿਬ ਦੇ ਚਰਨਾ ਕਮਲਾਂ ਨੂੰ ਪੂਜਨ ਲੱਗ ਪਏ ਮਨਾਉਣ ਲੱਗ ਪਏ ਜਿਨਕੇ ਸਿਮਰਨ ਜਨਮ ਨਾ ਮਰਨਾ ਗੁਰੂ ਗੁਰ ਸਾਹਿਬ ਦੇ ਨਾਮ ਸਿਮਰਨੇ ਨਾਲ ਹੀ ਜੰਮਣ ਮਨ ਦਾ ਦੁੱਖ ਨਹੀਂ ਹੁੰਦਾ ਹੈ। ਪੁੰਨ ਸ੍ਰੀ ਅਮਰ ਗੁਰੂ ਬਚ ਨਾਲ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੇ ਬਚਨਾਂ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਗਮਨ ਕੀਨ ਮਗ ਗੋਇੰਦਵਾਲ, ਗੋਇੰਦਵਾਲ ਸਾਹਿਬ ਦਾ ਰਸਤਾ ਉਸ ਵਿੱਚ ਚੱਲਣਾ ਮਾਰਿਆ, ਚਾਲਾ ਮਾਰਿਆ। ਕੇਤਕ ਹੋਤੇ ਸਿੱਖੇ ਤਬ ਸੰਗ, ਕੁਝ ਕੁ ਜਿਹੜੇ ਸਿੱਖ ਉਸ ਵੇਲੇ ਨਾਲ ਸਨ, ਪਾਛਲ ਦਿਸ ਗਮਨ ਤਿਸ ਸੰਗ। ਉਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਪਿਛਲੇ ਪੈਰੀ ਜਾ ਰਹੇ ਹੈ, ਮੁੱਖ ਮਹਾਰਾਜ ਵੱਲ ਨਹੀਂ ਰੱਖਿਆ ਤੇ ਇਸ ਤਰ੍ਹਾਂ ਪਿਛਲੇ ਪੈਰੀ ਚੱਲ ਰਹੇ ਹੈ। ਮਾਰਗ ਵਿਖੇ ਹਾਡ ਇੱਕ ਮਾਨਵ, ਜਿਸ ਵੇਲੇ ਪਿਛਲੇ ਪੈਰੀ ਜਾ ਰਹੇ ਰਸਤੇ ਵਿੱਚ ਕਿਸੇ ਮਨੁੱਖ ਦਾ ਕੋਈ ਹੱਡ ਜਾ ਪਿਆ ਹੋਇਆ ਸੀ। ਪਰਿਓ ਹੁਤੋ ਕਬ ਕੋ ਨਹਿ ਜਾਣਵ, ਕਦੇ ਦਾ ਪਿਆ ਹੋਇਆ ਕੋਈ ਜਾਣਿਆ ਨਹੀਂ ਜਾਂਦਾ ਵੀ ਕਦੋਂ ਕਦਾ ਪਿਆ ਹੋਇਆ ਸੀ ਉਹ ਹੱਡ ਜਾ। ਲੱਗਿਓ ਚਰਨ ਪਾਛਲ ਦਿਸ ਜਾਤੇ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਪਿਛਲੀ ਪੈਰੀ ਜਾ ਰਹੇ ਸੀ, ਉਹ ਕਹਿੰਦੇ ਜਿਹੜਾ ਆਪਣੇ ਚਰਨ ਦੇ ਨਾਲ ਹੱਡ ਜਾ ਛੋ ਗਿਆ ਹੈ। ਕਰਾ ਮਾਤ ਜਿਨ ਮਹਿ ਅਦੇ ਅਧਿਕਾਤੇ, ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਸਾਰੇ ਸ਼੍ਰੀ ਵਿੱਚ ਬੜੀ ਮਹਾਨ ਤਾਕਤ ਹੈ। ਨਰਕ ਵਿਖਾ ਤੇ ਨਿਕਸਿਓ ਪਾਪੀ, ਪਾਪੀ ਜਿਹਦੀ ਹੱਡੀ ਜੀ ਮਹਾਰਾਜ ਦੇ ਚਰਨ ਨੂੰ ਛੋਈ, ਉਸੇ ਵੇਲੇ ਉਹ ਨਰਕ ਵਿੱਚੋਂ ਨਿਕਲ ਗਿਆ। ਦੁਸਹਿ ਸਜਾਏ ਸਕਲ ਹੀ ਖਾਪੀ, ਜਿੰਨੀ ਕਹਿੰਦੇ ਨਾ ਸਹਾਰੀ ਜਾਣ ਵਾਲੀ ਸਥਾਨ ਸੋ ਸਜਾ ਸੀ ਉਹ ਸਾਰੀ ਕਹਿੰਦੇ ਖਤਮ ਹੋ ਗਈ। ਤਤ ਛਿਨ ਮਾਨੁਖ ਤਨ ਹੋਏ ਗਯੋ, ਚਾਟੀ ਕਹਿੰਦੇ ਨਰਕ ਵਿੱਚੋਂ ਨਿਕਲ ਕੇ ਮਨੁੱਖ ਦੇ ਸ਼ਰੀਰ ਦੇ ਵਿੱਚ ਤਬਦੀਲ ਹੋ ਗਿਆ ਹੈ। ਜੋ ਨਿਰਜੀਵ ਸਜੀਵੀ ਥਿਓ, ਬਿਲਕੁਲ ਹੀ ਕਹਿੰਦੇ ਮਰਿਆ ਮੁੱਕਿਆ ਪਿਆ ਸੀ ਉਹ ਜੀਵਨ ਵਾਲਾ ਹੋ ਗਿਆ ਹੈ। ਸੁਣ ਕੇ ਦੇਖਤ ਗਮਨਿਓ ਕਿਤਾ, ਹਾਂ ਇਸ ਤਰ੍ਹਾਂ ਹੈ ਜੀ, ਸੁਣ ਕੇ ਦੇਖਤ ਗਮਨਿਓ ਕਿਤਾ, ਸਭ ਕਹਿ ਦੇਖਤ ਗਮਨਿਓ ਕਿਤਾ। ਸਾਰੇ ਸਿੱਖਾਂ ਦੇ ਦੇਖਦਿਆਂ ਦੇਖਦਿਆਂ ਕਹਿੰਦੇ ਉਹ ਜਿਹੜਾ ਜੀਵ ਸੀ ਕਿਧਰੇ ਕਿਧਰੇ ਨੂੰ ਚਲਿਆ ਗਿਆ, ਜਾਣੀ ਉੱਪਰ ਨੂੰ ਚਲਿਆ ਗਿਆ। ਅਚਰਜ ਲਖਿਓ ਸੰਗ ਥੇ ਜਿਤਾ, ਜਿੰਨੇ ਸਿੱਖ ਅਮਰਦਾਸ ਸਾਹਿਬ ਜੀ ਦੇ ਨਾਲ ਜਾਣ ਰਹੇ ਸੀ ਸਾਰੇ ਨੇ ਅਚਰਜ ਹੀ ਜਾਣਿਆ ਵੇਖਿਆ ਹੈ। ਅਮਰਦਾਸ ਨਿਜ ਸਹਿਜ ਸੁਭਾਏ, ਗੁਰੂ ਅਮਰਦਾਸ ਸਾਹਿਬ ਜੀ ਆਪਣੀ ਮੌਜ ਵਿੱਚ ਸੁਤੇ ਸਿੱਧੀ, ਗੋਇੰਦਵਾਲ ਗਏ ਨਿਜ ਥਾਏ, ਜਿੱਥੇ ਚਵਾਰਾ ਸਾਹਿਬ ਆਪਣਾ ਸਥਾਨ ਇੱਥੇ ਚਲੇ ਗਏ ਆ ਗੋਇੰਦਵਾਲ ਸਾਹਿਬ ਵਿਖੇ। ਨਿਸ਼ਾ ਬਿਤਾਈ ਬਸੇ ਨਿਕੇਤ, ਰਾਤ ਬਿਤਾਈ ਹੈ ਘਰ ਦੇ ਵਿੱਚ ਬਸ ਰਸ ਕੇ, ਚੱਲੇ ਪਰਾਤ ਕੋ ਦਰਸ਼ਨ ਹੇਤ, ਗੁਰੂ ਅੰਗਦ ਸਾਹਿਬ ਦਾ ਦਰਸ਼ਨ ਦਰਾਰ ਕਰਨ ਲਈ ਸਵੇਰ ਹੋਇਆ ਚੱਲ ਪਏ। ਜਾਏ ਬੰਦਨਾ ਕੀਨ ਅਗਾਰੀ, ਹਜ਼ੂਰ ਸਾਹਿਬ ਵਿੱਚ ਪਹੁੰਚ ਕੇ ਗੁਰੂ ਅੰਗਦ ਸਾਹਿਬ ਜੀ ਦੇ ਅੱਗੇ ਜਾ ਨਮਸਕਾਰ ਕੀਤੀ। ਬੈਠੇ ਸੰਗਤ ਕੇਰ ਮਝਾਰੀ, ਗੁਰੂ ਕਿਆ ਸਿੱਖ ਸੰਗਤਾਂ ਦੇ ਵਿਚਕਾਰ ਆਪ ਜੀ ਬੈਠ ਗਏ। ਉਤੇ ਸੰਗ ਸਿੱਖ ਕਿਨਹੋ ਬਖਾਨਾ, ਜਿਹੜੇ ਕੋਈ ਸਿੱਖ ਨਾਲ ਗਏ ਸੀ ਪਹਿਲਾਂ ਉਹਨਾਂ ਦੇ ਵਿੱਚੋਂ ਕਿਸੇ ਨੇ ਕਿਹਾ ਗੁਰੂ ਜੀ ਅਚਰਜ ਪਿਖਿਓ ਮਹਾਨਾ, ਗੁਰੂ ਅੰਗਦ ਸਾਹਿਬ ਜੀ ਕੱਲ ਅਸੀਂ ਅਚਰਜ ਹੀ ਕੌਤਕ ਦੇਖਿਆ ਸੀ। ਜਾਤ ਹੁਤੇ ਹਮ ਗੋਇੰਦਵਾਲ, ਵਾਲਾ ਗੁਰੂ ਅਮਰਦਾਸ ਸਾਹਿਬ ਜੀ ਨਾਲ ਸ੍ਰੀ ਗੋਇੰਦਵਾਲ ਸਾਹਿਬ ਵੱਲ ਨੂੰ ਜਾ ਰਹੇ ਸੀ। ਮਗ ਸ੍ਰੀ ਅਮਰਦਾਸ ਕੇ ਨਾਲ, ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਹੀ ਰਸਤੇ ਵਿੱਚ ਅਸਥੀ ਏਕ ਚਰਨ ਸੰਗ ਛੂਹਿਓ, ਗੁਰੂ ਅੰਗਦ ਸਾਹਿਬ ਕੀ ਦੱਸੀਏ, ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦੇ ਨਾਲ ਇੱਕ ਹੱਡੀ ਜੀ ਛੋ ਗਈ। ਤਾਤ ਕਾਲ ਨਰ ਤਨ ਬਣ ਗਯੋ, ਕਹਿੰਦੇ ਚਟਪਟੀ ਜਿਹੜੀ ਹੱਡੀ ਸੀ ਉਹ ਮਨੁੱਖ ਸ਼ੀਲ ਦੇ ਵਿੱਚ ਬੰਠਣ ਗਈ। ਜੀਵ ਉੱਠਿਓ ਗਮਨਿਓ ਜਿਤ ਚਾਹੂ, ਮਹਾਰਾਜ ਜੀ ਉੱਠਿਆ ਜਿੱਧਰ ਚਾਹਨਾ ਸੀ ਉਧਰ ਨੂੰ ਚਲਿਆ ਗਿਆ। ਇਨਹੋ ਨਾ ਕਹਿਓ ਸੁਣਿਓ ਕੁਛ ਕੁਛ, ਗੁਰੂ ਅਮਰਦਾਸ ਸਾਹਿਬ ਜੀ ਇਹਨਾਂ ਨੇ ਨਾ ਕੁਛ ਸੁਣਿਆ ਨਾ ਕੁਝ ਕਿਹਾ ਆਪਣੇ ਵੱਲੋਂ। ਸ੍ਰੀ ਅੰਗਦ ਸੁਨ ਕੇ ਤਿਸ ਤਿੰਨ ਪਾਸ, ਇਸ ਤਰ੍ਹਾਂ ਗੁਰਸਿੱਖਾਂ ਗੁਰੂਆਂ ਦੇ ਪਾਸੋਂ ਗੁਰੂ ਅੰਗਦ ਸਾਹਿਬ ਜੀ ਨੇ ਸੁਣ ਕੇ ਨਿਕਟ ਬੁਲਾਏ ਆਪਣੋ ਦਾਸ, ਆਪਣੇ ਜਿਹੜੇ ਦਾਸ ਅਮਰਦਾਸ ਸਾਹਿਬ ਜੀ ਉਹਨਾਂ ਨੂੰ ਕੋਲ ਸੱਦ ਲਿਆ ਹੈ। ਨੀਕੀ ਵਿਧ ਸਮਝਾਵਨ ਕਰਿਓ, ਚੰਗੇ ਵਿਧੀ ਨਾਲ ਚੰਗੇ ਢੰਗ ਨਾਲ ਸਮਝਾਉਣਾ ਕੀਤਾ। ਤੁਮਰੇ ਚਰਨ ਪਦਮ ਵਿਧ ਧਾਰਿਓ, ਪਰਮੇਸ਼ਰ ਨੇ ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਕਵਲ ਹੈ ਇਹਦੀ ਰੇਖਾ ਰੱਖੀ ਹੋਈ ਹੈ, ਕਵਲ ਦਾ ਆਕਾਰ ਹੈ। ਪੁੰਨ ਗੁਰ ਘਰ ਕੀ ਸੇਵ ਕਮਾਈ, ਪਹਿਲਾਂ ਹੀ ਇਹ ਜਿਹੜੀ ਕਵਲ ਰੇਖਾ ਮਹਾਨ ਹੁੰਦੀ ਹੈ ਚੱਕਰਵਰਤੀ ਅਵਤਾਰੀ ਪੁਰਸ਼ ਦੀ ਹੁੰਦੀ, ਬਾਕੀ ਤੁਸੀਂ ਗੁਰੂ ਦੀ ਘਰ ਦੀ ਬੜੀ ਮਹਾਨ 12 ਸਾਲ ਤੱਕ ਸੇਵਾ ਕਮਾਈ। ਸਰਬ ਭਾਂਤ ਕਰ ਭਾ ਅਧਿਕਾਈ, ਇਸ ਕਰਕੇ ਅਮਰਦਾਸ ਜੀ ਤੁਸੀਂ ਸਲਤਨਾ ਕਰਕੇ ਮਹਾਨ ਤੋਂ ਮਹਾਨ ਵੱਡਿਆਂ ਤੋਂ ਵੱਡੇ ਹੋ ਗਏ। ਮਹਿਮਾ ਜਾਣ ਸਕਹਿ ਨਰ ਨਾਹੀ, ਤੁਹਾਡੀ ਜਿਹੜੀ ਕੋਈ ਮਹਿਮਾ ਵਡਿਆਈ ਉਹ ਤਾਂ ਕੋਈ ਪੁਰਸ਼ ਜਾਣ ਹੀ ਨਹੀਂ ਸਕਦਾ ਹੈ। ਜੇ ਤਿਕ ਸਖਤ ਅਹ ਤੁਬ ਮਾਹੀ, ਇਸ ਵੇਲੇ ਕਹਿੰਦੇ ਸੇਵਾ ਕਰਨ ਨਾਲ ਤੁਹਾਡੇ ਅੰਦਰ ਮਹਾਨ ਸ਼ਕਤੀ ਹੋਈ ਹੈ, ਕੋਈ ਮਨੁੱਖ ਨਹੀਂ ਜਾਣ ਸਕਦਾ ਹੈ। ਸੰਤਨ ਮਹਿ ਅਜਮਤ ਵਿਦਤਾਇਨ, ਜਿਹੜੇ ਸਾਧੂ ਸੰਤ ਹੈ ਉਹਨਾਂ ਦੇ ਵਿੱਚ ਮਤ ਹੈ ਵੀ ਜਿਹੜੀ ਕ੍ਰਿਸ਼ਨ ਦਾ ਸ਼ਕਤੀ ਉਹਨੂੰ ਜਣਾਉਣਾ, ਤੋ ਹਿਰਦੇ ਮਹਿ ਭੀ ਇਹ ਪ੍ਰਗਟ ਨਹੀਂ ਕਰਨੀ, ਕਿੰਨੀ ਮਹਾਨ ਤਾਕਤ ਹੋਵੇ ਦਿਖਾਉਣੀ ਨੀ, ਕਿਸੇ ਤੁਹਾਡੇ ਹਿਰਦੇ ਵਿੱਚ ਵੀ ਐਸਾ ਵੀ ਨਹੀਂ ਇਹ ਸ਼ਕਤੀ ਦਿਖਾਉਣੀ ਹੈ। ਤਉ ਅਚਾਨਕ ਨਰ ਮ੍ਰਿਤੂ ਜੀਵਿਓ, ਚੰਗਾ ਨਹੀਂ ਲੱਗਦਾ ਤੁਹਾਨੂੰ ਤਾਂ ਵੀ ਅਚਨਚੇਤ ਹੀ ਤੁਹਾਡੇ ਚਰਨ ਨਾਲ ਹੱਡੀ ਛੋਣ ਕਰਕੇ ਮਨੁੱਖ ਹੀ ਜੀ ਉੱਠਿਆ ਹੈ। ਲੋਕਨ ਮਹਿ ਅਚਰਜ ਅਤ ਥਿਓ, ਲੋਕਾਂ ਦੇ ਵਿੱਚ ਬੜਾ ਅਚਰਜਪਣਾ ਜਿਹਾ ਹੋ ਗਿਆ ਵੀ ਵੇਖੋ ਹੱਡੀ ਛੋ ਕੇ ਉਸ ਮੂੰਹ ਪਰ ਲੋਕ ਨੂੰ ਚਲਾ ਗਿਆ। ਸਹਿਜ ਸੁਭਾਏ ਹੋਰ ਕੋਈ ਹੱਡੀ ਛੋ ਜਾਊਗੀ ਉਹਨੂੰ ਫਿਰ ਤੁਸੀਂ ਜੀਂਦਾ ਕਰ ਦਿਓਗੇ ਹੋ ਜਾਏਗੀ। ਜਗ ਮਹਿ ਬਿਥਰ ਹੈ ਨਹ ਇਹ ਆਛੀ, ਇਸ ਤਰ੍ਹਾਂ ਦੀ ਗੱਲ ਸੰਸਾਰ ਦੇ ਵਿੱਚ ਫੈਲ ਜਾਏ ਵੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਅੱਜ ਆਸ਼ੋ ਗਿਆ ਉਹ ਉਧਰ ਗਿਆ ਨਰਕਾਂ ਵਿੱਚ ਨਿਕਲ ਕੇ ਸੱਚਖੰਡ ਸਵਰਗ ਨੂੰ ਚੱਲਿਆ, ਇਹ ਗੱਲ ਚੰਗੀ ਨਹੀਂ ਹੈ। ਮਤ ਸੰਤਨ ਮਹਿ ਨਾਹਨ ਬਾਂਛੀ, ਹਾਂ ਜਿਹੜੇ ਸੰਤਾਂ ਦਾ ਮਤ ਹੈ ਉਹਦੇ ਵਿੱਚ ਚੰਗੀ ਗੱਲ ਨਹੀਂ ਮੰਨੀ ਜਾਂਦੀ, ਉਹ ਇਹ ਨਹੀਂ ਚਾਹੁੰਦੇ ਵੀ ਐਸਾ ਲੋਕਾਂ ਨੂੰ ਪਤਾ ਚੱਲੇ। ਜਾਂ ਤੇ ਅਬ ਮੇਰੀ ਸਿੱਖ ਆਨ ਮਾਨ, ਇਸ ਕਰਕੇ ਅਮਰਦਾਸ ਸਾਹਿਬ ਸਾਡੀ ਜਿਹੜੀ ਸਿੱਖਿਆ ਤੁਸੀਂ ਮੰਨ ਲਓ, ਦ੍ਰਿੜ ਰੱਖੋ ਨਹਿ ਤਿਆਗਨ ਠਾਨ, ਕਹਿੰਦੇ ਚੰਗੀ ਤਰ੍ਹਾਂ ਪੱਕੇ ਕਰਕੇ ਰੱਖੋ ਉਹਨੂੰ ਛੱਡਣਾ ਨੀ ਜ਼ਿੰਦਗੀ ਭਰ। ਜਬ ਦਰਸ਼ਨ ਕੀ ਹੋਏ ਉਰ ਪਿਆਸ, ਕੀ ਗੱਲ ਹੈ ਵੀ ਜਦੋਂ ਤੁਹਾਡੇ ਹਿਰਦੇ ਵਿੱਚ ਦਰਸ਼ਨਾਂ ਦੀ ਪਿਆਸਾ ਹੋਵੇਗੀ ਚਾਹਨਾ ਹੋਵੇਗੀ, ਹਮ ਚੱਲ ਆਵੇਂਗੇ ਤੁਮ ਪਾਸ, ਉਸ ਵੇਲੇ ਅਸੀਂ ਆਪ ਹੀ ਚੱਲ ਕੇ ਤੁਹਾਡੇ ਕੋਲ ਸ੍ਰੀ ਗੋਬਿੰਦਵਾਲ ਸਾਹਿਬ ਆ ਜਾਇਆ ਕਰਾਂਗੇ। ਅਜਮਤ ਬਿਦਤ ਜਗਤ ਨਹਿ ਹੋਏ, ਹਾਂ ਇਸ ਕਰਕੇ ਸੰਸਾਰ ਦੇ ਵੀ ਜਿਹੜੀ ਕੋਈ ਸ਼ਕਤੀ ਤਾਕਤ ਉਹ ਨਹੀਂ ਪ੍ਰਗਟ ਹੋਵੇਗੀ। ਮੇਰੇ ਮਨ ਭਾਵੈ ਵਿਧ ਸੋਏ, ਮਨ ਦੇ ਵਿੱਚ ਤਾਂ ਇਹ ਵਿਧੀ ਜਿਹੜੀ ਹੈ ਇਹ ਤਰੀਕਾ ਚੰਗਾ ਲੱਗਦਾ ਪਾਉਂਦਾ ਹੈ। ਤੁਮਹੀ ਨਿਤ ਐਸੇ ਹੀ ਕਰਨ, ਇਹ ਗੁਰੂ ਅਮਰਦਾਸ ਸਾਹਿਬ ਸਾਡੇ ਤੋਂ ਬਾਅਦ ਵੀ ਤੁਸੀਂ ਵੀ ਐਸੇ ਕਰਨਾ ਵੀ ਤਾਕਤ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਜੋ ਸੰਤਨ ਕੇ ਮਤ ਸੁਭ ਵਰਨ, ਜਿਹੜਾ ਕੋਈ ਸੰਤਾਂ ਦਾ ਮਤ ਹੈ ਉਹਦੇ ਵਿੱਚ ਚੰਗਾ ਇਹਨੂੰ ਕਿਹਾ ਗਿਆ ਵੀ ਤਾਕਤ ਨਹੀਂ ਦਿਖਾਉਣੀ ਹੈ। ਸੁਣ ਸ੍ਰੀ ਅਮਰਦਾਸ ਕਰ ਬੰਦ, ਸਿੱਖਿਆ ਦਾ ਇੱਕ ਬਚਨ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਹੱਥ ਜੋੜੇ ਨੇ। ਕਾਹਿਓ ਬਦਨ ਸ੍ਰੀ ਗੁਰੂ ਮਕੰਦ, ਸਿਰੇ ਮੁਖੋਂ ਬਚਨ ਕਿਹਾ ਹੇ ਸਵਾਏ ਮਨ ਸਤਿਗੁਰੂ ਅੰਗਦ ਸਾਹਿਬ ਮੁਕਤੀ ਦਾਤਾ, ਜੋ ਤੁਮਕੋ ਭਾਵੈ ਭਲ ਸੋਈ, ਮਹਾਰਾਜ ਤੁਹਾਨੂੰ ਪਾਉਂਦਾ ਹੈ ਮੇਰੇ ਲਈ ਤਾਂ ਉਹੀ ਚੰਗਾ ਹੈ। ਕਰਹਿ ਅਪਰ ਸੁਖ ਪਾਏ ਨਾ ਕੋਈ, ਮਹਾਰਾਜ ਤੁਹਾਡੇ ਭਾਏ ਤੋਂ ਬਿਨਾਂ ਜਿਹੜਾ ਕੋਈ ਹੋਰ ਕਰੇਗਾ ਉਹ ਕਿਵੇਂ ਕੋਈ ਸੁਖ ਪਾਵੇਗਾ। ਅਰ ਮੈਂ ਤੋਂ ਚਰਨਨ ਕੋ ਦਾਸ, ਇਹ ਤਾਂ ਹੋਰ ਵੀ ਕਰੇ ਉਹ ਨਹੀਂ ਸੁਖ ਪਾਏਗਾ, ਮੈਂ ਤਾਂ ਆਪ ਜੀ ਦੇ ਚਰਨਾਂ ਦਾ ਸੇਵਕ ਹੀ ਹਾਂ। ਤ੍ਰਿਪਤੋ ਨਹਿ ਤੁਮ ਦਰਸ ਪਿਆਸ। ਤੁਹਾਡੇ ਦਰਸ਼ਨਾਂ ਦੀ ਹਮੇਸ਼ਾ ਪਿਆਸ ਲੱਗੀ ਰਹਿੰਦੀ ਹੈ, ਮੈਂ ਤੈਨੂੰ ਤ੍ਰਿਪਤ ਨਹੀਂ ਹੁੰਦਾ। ਆਗੈ ਸ੍ਰੀ ਸਤਿਗੁਰ ਜੋ ਭਾਵੈ। ਮਹਾਰਾਜ ਜਿਵੇਂ ਸਵਾਏ ਮਨ ਸਤਿਗੁਰੂ ਆਪ ਜੀ ਨੂੰ ਭਾਵੇ ਚੰਗਾ ਲੱਗੇ, ਸੋ ਆਛੀ ਹਮਕੋ ਬਨ ਆਵੈ। ਸਾਡੇ ਵਾਸਤੇ ਵੀ ਚੰਗੀ ਗੱਲ ਬਣਾਈ, ਅਸੀਂ ਵੀ ਉਹਨੂੰ ਚੰਗੀ ਮੰਨਾਂਗੇ। ਦੋਹਰਾ ਸਿੱਖ ਧਾਰ ਉਰ ਦ੍ਰਿੜ ਕਰੀ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੀ ਸਿੱਖਿਆ ਸੁਣ ਕੇ ਧਾਰਨ ਕਰਕੇ ਹਿਰਦੇ ਵਿੱਚ ਪੱਕਿਆ ਕਰ ਲਏ। ਪੁਨ ਆਇਸ ਕੇ ਨਾਲ, ਫਿਰ ਆਗਿਆ ਦੇ ਨਾਲ, ਸਾਂਝ ਸਮੇਂ ਪਾਛਲ ਪਗਨ, ਜਦੋਂ ਸ਼ਾਮ ਦਾ ਸਮਾਂ ਜਾ ਹੋ ਗਿਆ ਹੈ ਪਿਛਲੇ ਪੈਰੀ, ਪਹੁੰਚੇ ਗੋਇੰਦਵਾਲ। ਖਡੂਰ ਸਾਹਿਬ ਤੋਂ ਚੱਲਦੇ ਹੋਏ ਪਿਛਲੇ ਪੈਰੀ ਜਿੱਥੇ ਦਮਦਮਾ ਸਾਹਿਬ ਅਸਥਾਨ ਬਣਿਆ, ਉੱਥੇ ਮੱਥਾ ਟੇਕ ਕੇ ਇਹ ਸ੍ਰੀ ਗੋਇੰਦਵਾਲ ਸਾਹਿਬ ਆ ਪਹੁੰਚੇ ਨੇ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਿੰਨਾ ਚਿਰ ਆਸ ਰਹੇ ਉਹਨਾਂ ਚਿਰ ਐਸੇ ਹੀ ਕਰਦੇ ਰਹੇ, ਹਜ਼ੂਰੀ ਵਿੱਚ ਰਹਿ ਕੇ। ਜਦੋਂ ਆਉਣਾ ਪਿਛਲੇ ਪੈਰੀ ਆਉਣਾ ਤਿੰਨ ਕਹੋ ਜਪਜੀ ਸਾਹਿਬ ਦੇ ਪਾਠ ਕਰਦੇ ਆਉਣਾ, ਇੱਥੇ ਖੜ ਕੇ ਅਰਦਾਸ ਕਰਨੀ, ਮੱਥਾ ਟੇਕਣਾ, ਫਿਰ ਗੋਇੰਦਵਾਲ ਨੂੰ ਮੁੱਖ ਕਰਕੇ ਜਾਣਾ। ਆ ਇਸ ਤਰ੍ਹਾਂ ਜਾਣੀ ਸਾਨੂੰ ਸਿੱਖਿਆ ਦੇਣ ਵਾਸਤੇ ਵੀ ਆਪਣੇ ਗੁਰੂ ਵੱਲੋਂ ਕਦੇ ਵੀ ਪਿੱਠ ਨਾ ਕਰਕੇ ਜਾਣਾ ਚਾਹੀਏ। ਸਾਨੂੰ ਕੀ ਰਹਿਣਾ ਚਾਹੀਏ, ਵਿਮੁਖ ਨਾ ਹੋਣਾ ਚਾਹੀਏ। ਉਹ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਰਧਾ ਭਰਿਆ ਜਿਹੜਾ ਪ੍ਰਸੰਗ ਆਪਾਂ ਸਰਵਣ ਕੀਤਾ ਹੈ, ਸਮੇਂ ਨੂੰ ਸਫਲ ਬਣਾਇਆ ਹੈ, ਹੁਣ ਇੱਥੇ ਸਮਾਪਤੀ ਕਰੀਏ। ਸਿੱਖ ਧਾਰ ਉਰ ਦ੍ਰਿੜ ਕਰੀ, ਪੁਨ ਆਇਸ ਕੇ ਨਾਲ, ਸਾਂਝ ਸਮੇਂ ਪਾਛਲ ਪਗਨ, ਪਹੁੰਚੇ ਗੋਇੰਦਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।